ਸੰਤ ਦੋਹਾਂ ਨੂੰ ਹਿਰਦੇ ਵਿੱਚੋਂ ਕਹਿੰਦੇ ਪਰ ਹਰੈ ਨਾਸ ਕਰਨ ਦੇ ਛੱਡ ਦਿੰਦੇ ਆ, ਜਿਹੜਾ ਨਾਮ ਰੂਪ ਸੰਸਾਰ ਹੈ ਇਹਨੂੰ ਛੱਡ ਜਾਂਦੇ ਆ। ਇਹ ਜਿਹੜਾ ਨਾਮ ਇਹ ਵੀ ਨਾਸ਼ਵੰਤ ਹੈ, ਜਿਹੜਾ ਕੋਈ ਆਕਾਰ ਇਹ ਵੀ ਨਾਸ਼ਵੰਤ ਹੈ, ਬਾਕੀ ਜਿਹੜਾ ਸੱਚਿਤ ਆਨੰਦ ਹੈ ਉਹ ਨਹੀਂ ਨਾਸ਼ ਹੋਣ ਵਾਲਾ, ਉਹ ਸਦਾ ਰਹਿਣ ਵਾਲਾ ਹੈ, ਉਹ ਕਿਰਿਆ ਕਰਾਉਣ ਵਾਲਾ ਹੈ, ਉਹ ਆਨੰਦ ਸਰੂਪ ਵੀ ਹੈ। ਸੰਤ ਜਿਹੜੇ ਨਾਮ ਤੇ ਰੂਪੇ ਜਿਹੜੇ ਦੋਨਾਂ ਨੂੰ ਹਿਰਦੇ ਵਿੱਚੋਂ ਤਿਆਗ ਦਿੰਦੇ ਹਨ। ਤਿੰਨ ਤੀਨ ਹਕੋ ਤਿੰਨ ਹਨ, ਸੱਚਿਤ ਆਨੰਦ ਰੂਪ ਬ੍ਰਹਮ ਦਾ ਲਕਸ਼ਣ ਹੈ, ਉਹਨੂੰ ਇਕੱਤਰ ਕਰਦੇ ਹੈ, ਸੱਚਿਤ ਆਨੰਦ ਸਰੂਪ ਦੇ ਵਿੱਚ ਹੀ ਉਹ ਟਿਕਦੇ ਹਨ। ਸੋ ਐਸਾ ਜਿਹੜਾ ਸੰਸਾਰ ਇਹ ਨਾਮ ਰੂਪ ਹੈ ਤੇ ਇਹਦੇ ਵਿੱਚ ਜਿਹੜਾ ਸੱਚਿਤ ਆਨੰਦ ਸਰੂਪ ਹੈ ਉਹਦੇ ਵਿੱਚ ਮੇਰਾ ਟਿਕਣਾ ਹੋਵੇ, ਮੈਂ ਵੀ ਉਹ ਸੰਤੂ ਮਹਾਤਮਾ ਨਾਮ ਰੂਪ ਸੰਸਾਰ ਦਾ ਖੇੜਾ ਛੱਡ ਜਾਵਾਂ। ਇਹ ਕਵੀ ਸੰਤੋਖ ਸਿੰਘ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਹ ਖਾਸ ਉਪਾਸ਼ਕ ਹਨ, ਉਹਨਾਂ ਦੀ ਮਹਿਮਾ ਦੇ ਮੰਗਲ ਕੀਤੇ ਹੈ। ਇਸ ਤੋਂ ਅੱਗੇ ਜਿਵੇਂ ਕਵੀਆਂ ਦੀ ਮਰਯਾਦਾ ਹੁੰਦੀ ਹੈ, ਕਵੀਆਂ ਨੇ ਜਿਹੜਾ ਕੋਈ ਨਿਯਮ ਧਰਵਾ ਕਾਇਮ ਕੀਤਾ ਹੁੰਦਾ ਹੈ ਉਹਦੇ ਅਨੁਸਾਰ ਜਿਹੜੇ ਕਵਿਤਾ ਦੀ ਦਾਤੀ ਕੋਈ ਸ਼ਕਤੀ ਮੰਨਦੇ ਆ ਵਿਦਵਾਨ, ਜਦੋਂ ਵੀ ਉਹ ਕੋਈ ਕਵਿਤਾ ਦਾ ਪੁਸਤਕ ਲਿਖਣਗੇ, ਕੋਈ ਕਵਿਤਾ ਲਿਖਣ ਉਸ ਵੇਲੇ ਉਹ ਕਵਿਤਾ ਦੀ ਦਾਤੀ ਨੂੰ ਸ਼ਕਤੀ ਨੂੰ ਉਸ ਫਿਰ ਉਹ ਚੇਤੇ ਕਰਦੇ, ਉਹਦਾ ਮੰਗਲ ਕਰ ਰਹੇ ਆ। ਸੋ ਇਸ ਕਰਕੇ ਆਹ ਭਾਵੇਂ ਅਕਾਲ ਪੁਰਖ ਦੇ ਉਪਾਸ਼ਕ ਸੀ, ਪਰ ਕਵੀਆਂ ਨੇ ਜਿਹੜਾ ਧਰਵਾ ਬੰਨਿਆ ਨਿਯਮ ਬੰਨਿਆ ਉਹਨੂੰ ਵੀ ਪੂਰਾ ਕਰਨ ਵਾਸਤੇ ਆਪ ਜੀ ਨੇ ਉਹ ਕਵਿਤਾ ਦੀ ਦਾਤੀ ਨੂੰ ਚੇਤੇ ਕਰ ਲਿਆ, ਸ਼ਕਤੀ ਨੂੰ ਯਾਦ ਕਰ ਲਿਆ ਹੈ। ਕਈ ਐਸਾ ਜਦੋਂ ਕਵੀ ਜੀ ਕਰਦੇ ਕਹਿੰਦੇ ਵੀ ਇਹ ਤਾਂ ਕੋਈ ਪੱਕੇ ਭਰੋਸੇ ਵਾਲੇ ਨਹੀਂ ਹੈ, ਪਹਿਲਾਂ ਅਕਾਲ ਪੁਰਖ ਦੀ ਮੰਗਲ ਕਰੀ ਜਾਂਦੇ ਆ, ਮਗਰੋਂ ਫਿਰ ਕਹਿੰਦੇ ਸ਼ਕਤੀ ਨੂੰ ਚੇਤੇ ਕਰਦੇ ਆ। ਨਾ ਤਾਂ ਉਹਨਾਂ ਨੇ ਕਵੀ ਸੰਕੇਤ ਮਰਯਾਦਾ ਮੰਗਲ ਲਿਖਿਆ ਪਿਆ ਵੀ ਕਵੀਆਂ ਦਾ ਜਿਹੜਾ ਸੰਕੇਤ ਕੀਤਾ ਹੋਇਆ, ਨਿਯਮ ਬੰਨਿਆ ਹੋਇਆ, ਤਰਵਾ ਬੰਨਿਆ ਹੈ, ਉਸ ਮਰਯਾਦਾ ਅਨੁਸਾਰ ਮੰਗਲ ਇਹ ਉਹ ਮਰਯਾਦਾ ਪੂਰੀ ਕਰਨ ਵਾਸਤੇ ਉਹਨਾਂ ਨੇ ਕਵਿਤਾ ਦੀ ਦਾਤੀ ਨੂੰ ਚੇਤੇ ਕੀਤਾ ਹੈ। ਉਹ ਜਿਵੇਂ ਆਏਗਾ ਮੰਗਲ ਆਪਾਂ ਕੱਲ੍ਹ ਨੂੰ ਪੜ੍ਹ ਲਵਾਂਗੇ, ਹੁਣ ਸਮਾਂ ਪੂਰਾ ਹੋਇਆ ਹੈ ਅਤੇ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਕਿਰਪਾ ਕਰਕੇ ਕੱਲ੍ਹ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੋ ਕਈ ਸਾਲਾਂ ਤੋਂ ਨਾਨਕ ਪ੍ਰਕਾਸ਼ ਪੁਸਤਕ ਪ੍ਰਾਰੰਭ ਸੀ ਆਪ ਜੀ ਨੇ ਨਿਰਵਿਘਨ ਸਮਾਪਤ ਕਰਵਾਇਆ ਹੈ, ਇਸ ਤਰ੍ਹਾਂ ਮਹਾਰਾ ਅੱਜ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਆਪ ਜੀ ਦੀ ਕਿਰਪਾ ਰਣ ਅਤੇ ਬਖਸ਼ ਦੁਆਰਾ ਅਸੀਂ ਸੰਗਤ ਰੂਪ ਜੁੜ ਕੇ ਮਹਾਰਾ ਰਣ ਮਿਲ ਕੇ ਪੜ੍ਹਨ ਸੁਣਨ ਲਈ ਇਹ ਪ੍ਰਾਰੰਭ ਕਰ ਰਹੇ ਹਾਂ। ਆਪ ਜੀ ਨੇ ਆਪ ਹੀ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਮਹਾਰਾਜ ਜਿਹੜਾ ਗ੍ਰੰਥ ਹੈ ਉਹ ਸੰਪੂਰਨ ਕਰਾ ਲੈਣਾ, ਨਿਰਵਿਘਨ ਸਮਾਪਤ ਕਰਵਾ ਲੈਣਾ, ਕਿਉਂਕਿ ਜਿੱਥੇ ਵਾਹਿਗੁਰੂ ਦੇ ਨੂੰ ਚੇਤੇ ਕਰ ਲਈਏ ਉੱਥੇ ਕੋਈ ਵਿਘਨ ਨਹੀਂ ਪੈਂਦਾ ਹੈ, ਨਹੀਂ ਤਾਂ ਕੋਟ ਵਿਘਨ 'ਤੇ ਸਲਾਗ 'ਤੇ ਲਿਖੀਏ। ਬਾਕੀ ਜਦੋਂ ਵਾਹਿਗੁਰੂ ਨੂੰ ਚੇਤੇ ਕਰ ਲਈਏ ਕੋਟ ਵਿਘਨ ਨਹੀਂ ਆਵੇ ਨੇੜ, ਕਰੋੜਾ ਵਿਘਨ ਵੀ ਨੇੜੇ ਤੇੜੇ ਵੀ ਨਹੀਂ ਆਉਂਦੇ, ਕੋਈ ਵੀ ਨਹੀਂ ਪੈਂਦਾ ਹੈ। ਇਸ ਕਰਕੇ ਹੁਣ ਆਪਾਂ ਸ਼ਬਦ ਸ਼ਤਰ ਤਖਤ ਦੇ ਮਾਲ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ ਤਾਂ ਕਿ ਜਿਹੜਾ ਮਹਾਨ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਾਂਗੇ ਹੈ, ਉਹ ਐਸਾ ਪੁਰਸ਼ ਸੰਪੂਰਨ ਹੋਵੇ, ਨਿਰਵਿਘਨਤਾ ਨਾਲ ਕੋਈ ਇਹਦੇ ਵਿੱਚ ਵਿਘਨ ਨਾ ਪਵੇ, ਉਹ ਅਰਦਾਸ ਵੀ ਯਾਚਨਾ ਕਰੀਏ। ਲੋ ਇੱਥੇ ਸਮਾਪਤੀ ਕਰਕੇ ਹੁਣ ਆਪਾਂ ਪਹਿਲਾਂ ਸਤ ਰੁਦੋਂ ਬਾਅਦ ਅਰਦਾਸ ਕਰੀਏ ਜੀ। ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ ਸੰਤ ਦੋਹਨ ਉਰ ਪਰ ਹਰੈ ਤਿੰਨ ਤੀਨਹ ਕੋ ਸੰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फसे हे आचित हे पार ब्रह्म अवनाशी अग्नाश हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा भवे हे अपरंतर हर हरे हरि हो भनहार हे संतन का सदा संग निदारावार हे ठाकुर हम दासरो निर्गुण गुण नहीं कोई नानक भी जय नाम दान रखो है परो आए प्रभु शरणागति कृपा निज दयाल एक अखर हर मन वसत नानक होत निहाल वाहिगुरु नाम जो हर हो चरे सो चरे पाल जो सरदार कर से बंदे कृपार चारण हार जो सरदार कर से बंदे कृपार चारण हार तुम ठाकुर को विघन को लग की प्रभ अग्र अरदास पीता लोड़ी है कम सहर तय आखी है कार्य देश सवार सतगुर सर साखी है संतां संग निर्वाण अमृत साखी है पै पंजन मेहरबान दास की लाखी है नानक हर गुण गाए अलख प्रभ लाखी है ਸੋ ਕਹ ਟਲ ਗੁਰ ਸੇਵਿਆ ਸਹਿਜ ਸੁਭਾਅ ਦਰਸ਼ਨ ਪਰਸਿਆ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਵਾਜ ਸੁਖ ਭਗਵੈ ਹਰ ਸਿਮਰਤ ਬਿਨ ਸਹ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਵਾਜ ਸੁਖ ਭਗਵੈ ਹਰ ਸਿਮਰਤ ਬਿਨ ਸਹ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੋ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਤੂੰ ਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਤੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਚੌਪਈ ਬੰਧਨ ਬਿੰਦ ਬਦਨ ਬਰ ਚੰਦਨ ਚੰਦ ਨਾ ਸਮ ਅਰਬਿੰਦ ਮਨਿੰਦਨ ਨਿੰਦ ਨਾ ਜਿਹੇ ਸੁਰ ਕਰ ਅਬ ਨੰਦਨ, ਨੰਦਨ ਜਗ ਬਾਨੀ ਪਰ ਬੰਧਨ, ਬੰਧਨ ਬਿੰਦ ਬਦਨ ਬਰ ਚੰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਕੱਲ ਅੰਮ੍ਰਿਤ ਵੇਲੇ ਤੋਂ ਆਪਾਂ ਕਵੀ ਸੰਤੋਖ ਸਿੰਘ ਜੀ ਨੇ ਜੋ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪੁਸਤਕ ਜਿਹਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਇਤਿਹਾਸ ਛੰਦਾਬੰਦੀ ਵਿੱਚ ਲਿਖਿਆ ਹੈ, ਜੋ ਬਹੁਤ ਹੀ ਸੁੰਦਰ ਅਤੇ ਲਸਾਨੀ ਇਤਿਹਾਸ ਹੈ। ਇਸ ਸੁੰਦਰ ਢੰਗ ਨਾਲ ਹੀ ਕਵੀ ਜੀ ਨੇ ਭਾਵਨਾ ਵਿੱਚ ਸ਼ਰਧਾ ਵਿੱਚ ਭਿੱਜਿਆ ਹੋਇਆ ਲਿਖਿਆ ਹੈ, ਜੋ ਅਲੰਕਾਰਾਂ ਨਾਲ ਪੋਸ਼ਿਤ ਹੈ ਅਤੇ ਨੌ ਰਸਾਂ ਵਿੱਚ ਵੀ ਐਨ ਪੂਰਤ ਹੈ, ਭਰਿਆ ਪਿਆ ਹੈ। ਸ਼ਿੰਗਾਰ ਰਸ, ਕਰੁਣਾ ਰਸ, ਵਿਭਤ ਰਸ, ਰੌਦਰ ਰਸ, ਇਹ ਸਾਰੇ ਇਤਿਹਾਸ ਵਿੱਚ ਕਵੀ ਨੇ ਜਿੱਥੇ ਜਿੱਥੇ ਵੀ ਇਹ ਰਸ ਦਾ ਬਿਆਨ ਕਰਨਾ ਬਣਦਾ ਸੀ, ਉੱਥੇ ਐਨ ਪੂਰਾ ਪੂਰਾ ਖੋਲ੍ਹ ਕੇ ਵਰਣਨ ਕੀਤਾ ਹੈ। ਇਹ ਸ਼ਿੰਗਾਰ ਰਸ ਹੈ, ਉਹਦੇ ਵਿੱਚ ਵੀ ਹਲਦੀ ਹੈ, ਪੂਰਾ ਹੀ ਕਰਨਨ ਹੈ। ਜੇ ਰੌਦਰ ਰਸ ਹੈ, ਉਹ ਪੂਰਾ ਵੀ ਪੱਤਵ ਰਸ ਹੈ, ਤਾਂ ਵੀ ਪੂਰਾ। ਜੇ ਕਰਨਾ ਰਸ ਹੈ, ਫਿਰ ਉਹਦੀ ਵੀ ਹੱਦ ਕਰਦੀ ਹੈ। ਜਦੋਂ ਗੁਰੂ ਮਹਾਰਾਜ ਜੀ ਚੌਥੀ ਜੋਤ ਸਮਾਉਂਦੇ ਨੇ, ਫਿਰ ਜੋਰ ਸਿੱਖਾਂ ਅੰਦਰ ਜਿਹੜਾ ਕੋਈ ਵੈਰਾਗ ਆਉਂਦਾ, ਵੈਰਾਗ ਵਿੱਚ ਥਰੂ ਕਰਦੇ ਹੈ, ਉਹ ਕਰਨਾ ਰਸ ਵਿੱਚ ਫਿਰ ਪੂਰਾ ਹੀ ਬਿਆਨ ਕਰਦੇ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦੇ ਚੌਥੀ ਸਮਾਉਣ ਜੋਤ ਸਮਾਉਣ ਨਾਲ ਜੋ ਗੁਰਸਿੱਖਾਂ ਦੇ ਅੰਦਰ ਧਰਤੀ ਪਰ ਵੈਰਾਗ ਆਇਆ, ਉਹਦੇ ਕਰਕੇ ਸਾਰਿਆਂ ਦੇ ਨੇਤਰ ਪ੍ਰਫੁੱਲਤ ਹੋ ਗਏ, ਵਿਰਾਗ ਵਿੱਚ ਹੀ ਸਾਰੇ ਅਥਰੂ ਕਿਰਨ ਲੱਗ ਪਏ ਸਨ। ਐਨ ਕਰਨਾ ਰਸ ਨੂੰ ਪੂਰਨ ਰੂਪ ਵਿੱਚ ਕਵੀ ਜੀ ਨੇ ਬਿਆਨ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਅਲੰਕਾਰ ਹੈ, ਉਹ ਵੀ ਬੜੇ ਵਰਤੇ ਹੈ। ਸ਼ਿਵਲਿੰਗਾ ਅਲੰਕਾਰ, ਸਿੰਘਾ ਬਿਲੋਕੀਨ ਇਤ ਆਦਿਕ, ਇਸਰਾ ਐਸਾ ਜਿਹੜਾ ਹੈ ਸੁਭਾ ਵਾਲਾ, ਜਿਸ ਤਰ੍ਹਾਂ ਸੂਰਜ ਦਾ ਤੇਜ ਪ੍ਰਤਾਪ ਹੈ, ਗੁਰੂ ਮਹਾਰਾਜ ਦਾ ਸੂਰਜ ਵਰਗਾ ਜਿਹੜਾ ਤੇਜ ਪ੍ਰਤਾਪ ਹੈ, ਜਿਹਦੇ ਵਿੱਚ ਗ੍ਰੰਥ ਕੀ ਗੁੰਥਨ ਕੀਤਾ ਹੋਵੇ, ਉਹ ਆਪ ਜੀ ਨੇ ਇਹ ਗ੍ਰੰਥ ਬਣਾਇਆ। ਉਹ ਕੱਲ੍ਹ ਆਪਾਂ ਮੁੱਢ ਤੋਂ ਪ੍ਰਾਰੰਭ ਕੀਤਾ। ਇਸ ਦੀ ਪ੍ਰਾਰੰਭਤਾ ਵਿੱਚ ਕਵੀ ਜੀ ਨੇ ਵਸਤੂ ਨਿਰਦੇਸ਼ ਮੰਗਲ ਜੋ ਗੁਰੂ ਮਹਾਰਾਜ ਨੇ ਆਪ ਕੀਤਾ ਆਪਣੀ ਇਸ਼ਟਾਪਤੀ ਚਣਾਉਂਦਿਆਂ, ਇੱਕ ਓਮਕਾਰ ਸਤਿਗੁਰ ਪ੍ਰਸਾਦ ਕਰਕੇ ਲਿਖ ਕੇ ਆਪਣੀ ਸ਼ਰਧਾ ਜਨਾਈ, ਆਪਣਾ ਇਸ਼ਟਾਪਤੀ ਜਨਾਈ। ਇਸ ਤੋਂ ਬਾਅਦ ਆਪ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਸਨ, ਸਿੰਘ ਸਨ, ਕਵੀ ਸੰਤੋਖ ਸਿੰਘ ਜੀ। ਫਿਰ ਜਿਹੜਾ ਗੁਰੂ ਕਾ ਸਿੰਘ ਹੈ, ਉਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਉਹ ਜਦੋਂ ਵੀ ਕੋਈ ਕੰਮ ਕਾਰ ਸ਼ੁਰੂ ਕਰਦਾ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਕੇ ਉਹਦੇ ਅੱਗੇ ਅਰਦਾਸ ਕਰਕੇ ਕਹਿੰਦਾ, ਪ੍ਰਿਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਸਭ ਤੋਂ ਪਹਿਲੇ ਉਹ ਸ੍ਰੀ ਭਗਵਤੀ ਸ੍ਰੀ ਨਾਮ ਸ੍ਰੀ ਸਾਹਿਬ ਦਾ ਹੈ, ਭਗਵਤੀ ਤਲਵਾਰ ਦਾ ਨਾਮ ਹੈ, ਤਲਵਾਰ ਦਾ ਇੱਕ ਨਾਮ ਸਾਹਿਬ ਸ੍ਰੀ ਸਾਹਿਬ ਵੀ ਹੈ। ਦੂਜੇ ਰੂਪ ਦੇ ਵਿੱਚ ਸ੍ਰੀ ਸਾਹਿਬ ਦਾ ਵੀ, ਜਿਹੜਾ ਮਾਇਆ ਦਾ ਮਾਲਕ ਹੋਵੇ, ਮਾਇਆ ਦਾ ਸਾਹਿਬ, ਉਹ ਕੌਣ ਹੈ? ਪਰਮੇਸ਼ਰ। ਇਸ ਕਰਕੇ ਪਿਰਥਮ ਭਗਵਤੀ ਸਿਮਰ ਗਈ। ਸਭ ਤੋਂ ਪਹਿਲੇ ਜਿਹੜਾ ਸ੍ਰੀ ਸਾਹਿਬ ਹੈ ਜਾਣੀ ਮਾਲਾ ਦਾ ਮਾਲਕ ਪਰਮੇਸ਼ਰ, ਉਹਨੂੰ ਸਿਮਰ ਕੇ ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਂਦਾ ਹਾਂ। ਜਿਹੜੇ ਕੋਈ ਨਹੀਂ ਟਕਸਾਲ ਵਿੱਚੋਂ ਪੜ੍ਹੇ ਉਹ ਕਹਿੰਦੇ ਤਾਂ ਦੇਵੀ ਦਾ ਅਰਥ ਹੈ ਜੀ, ਵੀ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਦੇਵੀ ਨੂੰ ਚੇਤੇ ਕਰਦਾ ਹਾਂ। ਉਹ ਆਪਣੇ ਘਰ ਬੈਠੇ ਹੀ ਅਰਥ ਬਣਾ ਲੈਂਦੇ ਹੈ। ਜੇ ਕਿਤੇ ਉਹ ਟਕਸਾਲ ਵਿੱਚ ਜਿਵੇਂ ਗੁਰੂ ਕਲਗੀਧਰ ਜੀ ਨੇ ਦਮਦਮਾ ਸਾਹਿਬ ਗੁਰਬਾਣੀ ਦੇ ਅਰਥ ਪੜ੍ਹਾਏ, ਉਹ ਵਿਦਿਆਰਥੀ ਬਣ ਕੇ ਪੜ੍ਹ ਲੈਣ, ਫਿਰ ਉਹਨਾਂ ਨੂੰ ਸਮਝ ਆ ਜਾਏ। ਕਿਉਂਕਿ ਗੁਰਬਾਣੀ ਵੀ ਜਿਹੜਾ ਭਗਵਤੀ ਸ਼ਬਦ ਹੈ ਇਹਦੇ ਕਈ ਮਹਿਨੇ ਹੈ। ਕਿਤੇ ਪਰਮੇਸ਼ੁਰ ਦਾ ਵਾਚਕ ਹੈ ਸੋ ਭਗਵਤੀ, ਜੋ ਭਗਵੰਤ ਹੈ ਜਾਣਾ ਉਹ ਭਗਵਤੀ ਹੈ, ਇੱਕ ਪੰਥ ਹੈ। ਗੁਰੂ ਬਾਂਧ ਪੈ ਰਾਮਦਾਸ ਰੋਟੀ ਨੂੰ ਕੀ ਉਪਾਵਾ, ਗੁਰਬਾਂਧ ਵਜਾਵੈ ਤਾਲਾ। ਉਹ ਜਿਹੜੇ ਕੋਈ ਰਾਸ ਧੋਰੀਏ ਲੋਕ ਹੈ ਉਹਨਾਂ ਨੂੰ ਵੀ ਭਗਵਤੀ ਇਹ ਕਹਿ ਦਿੰਦੇ, ਇੱਕ ਪੰਥ ਵੀ ਹੈ। ਜਿਹੜੇ ਆਪਣੇ ਪੈਰਾਂ ਨਾਲ ਘੁੰਗਰੂ ਜੇ ਬੰਨ ਕੇ ਫਿਰ ਨੱਚਦੇ ਟੱਪਦੇ ਨੇ, ਛਾਲਾ ਮਾਰਦੇ ਨੇ, ਉਹਨਾਂ ਨੂੰ ਵੀ ਭਗਵਤੀ ਇਹ ਕਹਿੰਦੇ ਨੇ। ਇਸੇ ਤਰ੍ਹਾਂ ਭਗਵਤੀ ਦਾ ਅਰਥ ਦੇਵੀ ਦੁਰਗਾ ਵੀ ਹੈ, ਚੰਡੀ ਵੀ ਹੈ। ਇੱਕ ਭਗਵਤੀ ਦਾ ਅਰਥ ਪਰਮੇਸ਼ਰ। ਹੁਣ ਇੱਥੇ ਭਗਵਤੀ ਦਾ ਅਰਥ ਪ੍ਰਥਮ ਭਗਵਤੀ ਸਿਮਰ ਕਵੀ, ਸਭ ਤੋਂ ਪਹਿਲਾਂ ਜਿਹੜਾ ਮਾਇਆ ਦਾ ਮਾਲਕ ਹੈ ਉਹ ਪਰਮੇਸ਼ਰ ਹੈ, ਉਹਨੂੰ ਅਸੀਂ ਚੇਤੇ ਕਰਦੇ ਹਾਂ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਂਦੇ ਹਾਂ, ਫਿਰ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕਰਦੇ ਕਿ ਸਾਡੇ ਮਹਾਰਾਜ ਸਹਾਇਕ ਹੋਈਏ। ਉਸ ਤੋਂ ਉਪਰੰਤ ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ, ਰਾਏ ਸਾਹਿਬ, ਸੱਤਵੇਂ ਪਾਤਸ਼ਾਹ ਨੂੰ ਮੈਂ ਸਿਮਰਦੇ ਹਾਂ ਜੀ। ਇਹ ਗੁਰੂ ਕਲਗੀਧਰ ਜੀ ਨੇ ਵਾਹਿਗੁਰੂ ਦਾ ਜਸ ਰੂਪ, ਗੁਰਾਂ ਦਾ ਜਸ ਰੂਪ ਮੰਗਲ ਕੀਤਾ, ਅਰਦਾਸ ਕਰਨ ਦਾ ਢੰਗ ਤਰੀਕਾ ਸਾਨੂੰ ਦੱਸਿਆ ਹੈ। ਇਸ ਤਰ੍ਹਾਂ ਕਵੀ ਜੀ ਨੇ ਉਹ ਵਾਹਿਗੁਰੂ ਦਾ ਮੰਗਲ ਕੀਤਾ, ਉਹ ਐਸਾ ਹੈ, ਉਹਦੇ ਗੁਣ ਦੱਸੇ, ਖੂਬੀਆਂ ਦੱਸੀਆਂ। ਅਕਾਲ ਪੁਰਖ ਤੋਂ ਬਾਅਦ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਸ਼ਕਤੀ ਹੈ, ਜਿਹਨੂੰ ਕੁਦਰਤ ਵੀ ਕਿਹਾ ਹੈ, ਕੁਦਰਤ ਦਿਸਾ, ਕੁਦਰਤ ਸੁਣੀਏ, ਕੁਦਰਤ ਭਾਵ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣਕ ਤੇ ਬਾਣ, ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਹੀਂ, ਵੀ ਸਭ ਤੇਰੀ ਹੀ ਕੁਦਰਤ ਹੈ, ਤੇਰੀ ਸ਼ਕਤੀ ਹੈ, ਤੂੰ ਇਹਦਾ ਮਾਲਕ ਹੈ, ਕਰਤਾ ਹੈ, ਤੇ ਪਵਿੱਤਰ ਤੋਂ ਪਵਿੱਤਰ ਹਨ, ਤੇਰੀ ਵਡਿਆਈ ਵੀ ਪਵਿੱਤਰ ਹੈ, ਇਹ ਕਾਦਰ ਕੁਦਰਤ ਦੇ ਮਾਲਕ। ਉਹ ਜਿਹੜੀ ਕੁਦਰਤ ਹੈ ਕਈ ਰੂਪ ਵਿੱਚ ਹੈ, ਕਿਤੇ ਉਹਦਾ ਕਵਿਤਾ ਦਾਤਰੀ ਮੰਨ ਲਿਆ ਉਹਨੂੰ, ਕੁਦਰਤ ਨੂੰ, ਸ਼ਕਤੀ ਨੂੰ, ਕਿਤੇ ਉਹਦਾ ਵੀਰ ਅਸੀਂ ਰੂਪ ਮੰਨਿਆ ਹੈ ਵਿਦਵਾਨਾਂ ਨੇ, ਉਹਨੂੰ ਕਿਤੇ ਚੰਡੀ ਦਾ ਰੂਪ ਦੇ ਦਿੱਤਾ, ਕਿਤੇ ਦੁਰਗਾ ਦਾ ਰੂਪ ਦੇ ਦਿੱਤਾ ਹੈ, ਕਿਤੇ ਸਾਰਦਾਰ ਰੂਪ ਦਿੱਤਾ ਹੈ। ਜਿਹੜੇ ਕਵੀ ਲੋਕ ਹੈ ਉਹਨਾਂ ਨੇ ਇੱਕ ਕਵਿਤਾ ਦੀ ਦਾਤੀ ਸ਼ਕਤੀ ਮੰਨੀ ਹੈ। ਜਦੋਂ ਕੋਈ ਉਹ ਕਾਵਿ ਰਚਨਾ ਰਚਦੇ ਨੇ ਫਿਰ ਉਹ ਕਵਿਤਾ ਦੀ ਜਿਹੜੀ ਦਾਤੀ ਹੈ ਉਹ ਉੱਜਲ ਬੁੱਧੀ ਹੈ, ਸਵੱਛ ਬੁੱਧੀ ਹੈ, ਕਿਉਂਕਿ ਜਿੱਥੇ ਸਵੱਛ ਬੁੱਧੀ ਉੱਥੇ ਹੀ ਇਹ ਕਵਿਤਾ ਸਫਰਨ ਹੁੰਦੀ ਹੈ, ਅਤੇ ਉਹਦੀ ਬਖਸ਼ਿਸ਼ ਕਰਨ ਵਾਲਾ ਪਰਮੇਸ਼ੁਰ ਹੈ, ਇਸ ਕਰਕੇ ਜਾਚਣਾ ਹੈ ਉੱਜਲ ਬੁੱਧੀ ਦੀ, ਫਿਰ ਇਸ ਕਰਕੇ ਸਵੱਛ ਬੁੱਧੀ ਦਾ ਹੀ ਮੰਗਲ ਹੈ, ਜਿੱਥੋਂ ਦੇ ਸ੍ਰੇਸ਼ਟ ਕਵਿਤਾ ਸਫਰਨ ਹੁੰਦੀ ਹੈ। ਕਵੀਆਂ ਨੇ ਉਹ ਸਵੱਛ ਬੁੱਧੀ ਦੇ ਨਾਂ ਅੱਡੋ ਅੱਡੀ ਕਲਪ ਲਏ ਨੇ, ਜਿਵੇਂ ਇੱਕੋ ਹੀ ਮਨੁੱਖ ਹੁੰਦਾ ਹੈ, ਕੋਈ ਸੰਸਾਰੀ ਸੰਬੰਧ ਕਰਕੇ ਉਹਨੂੰ ਚਾਚਾ ਕਹੀ ਜਾਂਦਾ, ਕੋਈ ਤਾਇਆ ਕਹੀ ਜਾਂਦਾ, ਕੋਈ ਮਾਮਾ, ਕੋਈ ਮਾਸੜ, ਕੋਈ ਫੁੱਫੜ, ਹੁੰਦਾ ਇੱਕ ਹੀ ਮਨੁੱਖ ਹੈ, ਇਹ ਹੈ ਇੱਕੋ ਹੀ ਕਵਿਤਾ ਦੀ ਦਾਤੀ, ਕੋਈ ਸ਼ਕਤੀ, ਇਹ ਸਵੱਛ ਬੁੱਧੀ ਅਤੇ ਕਵੀਆਂ ਨੇ ਉਹਦੇ ਨਾਂ ਵੱਖਰੇ ਵੱਖਰੇ ਕਲਪੇ ਹੋਏ ਹੈ। ਇਸ ਕਰਕੇ ਜੋ ਕਵੀਆਂ ਨੇ ਸੰਕੇਤ ਬੰਨ ਦਿੱਤਾ, ਨਿਯਮ ਤਰਵਾ ਬੰਨ ਦਿੱਤਾ ਹੈ, ਫਿਰ ਉਸ ਧਰਵੇ ਵਿੱਚ ਕਵੀ ਸੰਤੋਖ ਸਿੰਘ ਜੀ ਵੀ ਰਹੇ ਨੇ, ਉਹਨੂੰ ਪੂਰਾ ਕੀਤਾ। ਇਸ ਕਰਕੇ ਲਿਖਿਆ ਕਵ ਸੰਤੋਖ ਸੰਕੇਤ ਮਰਜ਼ਾਦਾ ਦਾ, ਜੋ ਕਵੀ ਲੋਕਾਂ ਨੇ ਸੰਕੇਤ ਬੰਨੇ ਆ, ਨਿਯਮ ਅਸੂਲ ਬੰਨੇ ਆ, ਉਸ ਮਰਜ਼ਾਦਾ ਅਨੁਸਾਰ ਇਹ ਕਵਿਤਾ ਦੀ ਦਾਤੀ ਦਾ ਮੰਗਲ, ਸਵੱਛ ਬੁੱਧੀ ਦਾ ਮੰਗਲ। ਉਹ ਕਵਿਤਾ ਦੀ ਦਾਤੀ ਦਾ ਕਿਹੋ ਜਿਹਾ ਸਰੂਪ ਹੈ, ਉਹ ਕਵੀ ਜੀ ਨੇ ਇਸ ਦੁਰ ਚੌਪੀ ਦੇ ਵਿੱਚ ਕਥਨ ਕੀਤਾ ਹੈ। ਜਿਵੇਂ ਮਹਿਮਾ ਕਰ ਲਈਏ ਕਵਿਤਾ ਦੀ ਦਾਤੀ ਸ਼ਕਤੀ ਦਾ, ਉਮਰ ਜ਼ਿਆਦਾ ਪੂਰੀ ਕਰਨ ਲਈ ਉਹ ਆ ਰਿਹਾ ਮੰਗਲ। ਜਿਵੇਂ ਆਉਂਦਾ ਸੀ ਮਨ ਚਿਤ ਲਾ ਕੇ ਸੁਣੀਏ ਜੀ, ਬੰਦਨ ਬਿੰਦ ਬਦਨ ਬਰ ਚੰਦਨ, ਇਹ ਜਿਹੜੀ ਕਵਿਤਾ ਦੀ ਦਾਤੀ ਹੈ, ਜਿਹਦਾ ਨਾਮ ਸਾਰਦਾ ਵੀ ਹੈ, ਸਰਸਤੀ ਵੀ ਹੈ, ਬਾਣੀ ਵੀ ਹੈ। ਬਾਣੀ ਇਹਦੇ ਅਸੀਂ ਕੁਰਬਾਣੀ ਕਰ ਲਾਂਗੇ, ਬਾਣੀ ਰੂਪ ਸਾਰਦਾ ਸਰਸਤੀ। ਦੂਜੇ ਪਾਸੇ ਜੋ ਬੰਧਨ ਬਿੰਦ ਬਦਨ ਬਰ ਚੰਦਨ, ਬਦਨ ਨਾ ਮੁੱਖ ਦਾ ਹੈ, ਪਰ ਨਾ ਸੇਸ਼ ਦਾ ਵੀ ਹੁੰਦਾ, ਪਰ ਨਾ ਉੱਪਰ ਦਾ ਵੀ ਹੁੰਦਾ ਹੈ। ਜਿਹਦੇ ਮੁੱਖ ਦੇ ਉੱਪਰ ਬਰ ਸ੍ਰੀਖਾ ਅਲੰਕਾਰ ਵਿੱਚ ਦੋਵੇਂ ਅਰਥ ਕਰ ਲਓ, ਵੀ ਸ੍ਰੇਸ਼ਟ ਜਿਹੜਾ ਮੁੱਖ ਹੈ ਉਹਦੇ ਬਰ ਕੇ ਉੱਪਰ, ਜਿਸਦੇ ਚੰਦਨ ਕੀਏ ਬਿੰਦ ਕੀ ਟਿੱਕਾ ਲਾਇਆ ਹੈ, ਟਿੱਕਾ ਲੱਗਿਆ ਸ੍ਰੇਸ਼ਠ ਮੁੱਖ ਦੇ ਉੱਪਰ, ਜਸ ਰੂਪੀ ਟਿੱਕਾ ਹੈ। ਸਾਰੇ ਕਵੀ ਉਹਦਾ ਜਸ ਕਰਦੇ ਆ। ਤੇ ਇਸੇ ਤਰ੍ਹਾਂ ਬੰਧਨ ਬਿੰਦ, ਬੰਧਨ ਦੇ ਦੋ ਅਰਥ ਹੈ, ਇੱਕ ਤਾਂ ਹੈਗਾ ਟਿੱਕਾ, ਦੂਜਾ ਦਾ ਅਰਥ ਹੈ ਸੰਧੂਰ। ਇਹ ਬਿੰਦ ਅਰਥ ਬਿੰਦੀ ਵੀ ਕਰ ਲੈਂਦੇ ਵੀ ਜਿਹਦੇ ਮੱਥੇ ਤੇ ਬੰਧਨ ਕੀ ਸੰਧੂਰ ਦਾ, ਬੰਧਨ ਕੀ ਟਿੱਕਾ ਲਾਇਆ ਹੈ, ਜਾਂ ਸੰਧੂਰ ਦੀ ਬੰਧਨ ਬਿੰਦ ਸੰਧੂਰ ਦੀ ਬਿੰਦੀ ਲਾਈ ਹੋਈ ਹੈ, ਤੇ ਸ੍ਰੇਸ਼ ਜਿਹੜਾ ਮੱਥੇ ਤੇ ਮੁੱਖ ਤੇ ਟਿੱਕਾ ਲੱਗਾ ਹੋਇਆ, ਜਿਸ ਕਵਿਤਾ ਦਾਤੀ ਦੇ ਚੰਦ ਨਾ ਸਮ ਅਰਬਿੰਦ ਮਨਿੰਦ ਨਾ। ਇਸ ਕਰਕੇ ਜਿਹੜਾ ਉਹ ਮੁੱਖ ਹੈ ਨਾ, ਜਿਹਦੇ ਉੱਪਰ ਐਸਾ ਸ੍ਰੇਸ਼ ਚੰਦਨ ਨਾਲ ਟਿੱਕਾ ਲਾਇਆ ਹੈ, ਉਹਦੇ ਮੁੱਖ ਦੇ ਸਮਾਨ ਕਹਿੰਦੇ ਚੰਦਰਮਾ ਵੀ ਨਹੀਂ ਹੋ ਸਕਦਾ ਪੂਰਨਮਾਸੀ ਦਾ, ਕਿਉਂਕਿ ਪੂਰਨਮਾਸੀ ਦੇ ਮੂੰਹ ਤੇ ਕਲੰਕ ਦਾਗ ਹੈ। ਇਸ ਕਰਕੇ ਚੰਦਨਮਾ ਵੀ ਹੋ ਸਕਦਾ ਹੈ, ਜਾਂ ਉਹ ਜਿਹੜਾ ਬਿੰਦੀ ਦਾ ਟਿੱਕਾ ਜਾਂ ਬਿੰਦੀ ਜੀ ਲਾਈ ਉਹਦੇ ਸਮਾਨ ਚੰਦਨੀ ਹੋ ਸਕਦਾ ਹੈ। ਤੇ ਜਿਹੜਾ ਮੁੱਖ ਹੈ, ਜਿੱਥੇ ਤੰਗਾ ਲੱਗਿਆ ਕਵਲ, ਜਿਹੜਾ ਮੁੱਖ ਹੈ ਉਹਦੇ ਵਰਗਾ ਅਰਬਿੰਦ ਮਨਿੰਦਨ, ਜਿਹੜਾ ਕਵਲ ਕਵਲ ਉਹ ਵੀ ਸਦਰਸ਼ਨੀ ਹੋਦਾ, ਚੰਦਨਾ ਸਾਮ ਚੰਦਰਮਾ ਨਹੀਂ ਹੋ ਸਕਦਾ ਬਰਾਬਰ। ਇਸੇ ਤਰ੍ਹਾਂ ਜਿਹੜਾ ਸ੍ਰੇਸ਼ਟ ਮੁੱਖ ਹੈ ਉਹਦੇ ਤੁਲ ਅਰਬਿੰਦ ਮਨਿੰਦ ਨਾ ਕਵਲ ਬਿੰਦ ਕਵਲ ਫੁਲ ਵੀ ਨਹੀਂ ਹੋ ਸਕਦਾ ਹੈ। ਨਿੰਦ ਨਾ ਜਿਹੇ ਸੁਰ ਕਰ ਅਭਿਨੰਦਨ, ਜਿਸ ਕਰਤਾ ਦੀ ਦਾਤੀ ਬਾਣੀ ਨੂੰ ਨਿੰਦ ਨਾ ਜਿਹੇ ਸੁਰ ਕਰ, ਜੋ ਦੇਵਤਿਆਂ ਕਰਕੇ ਨਿੰਦੀ ਨਹੀਂ ਹੈ, ਦੇਵਤਿਆਂ ਕਰਕੇ ਜਿਹਨੂੰ ਉਸਤੀ ਦੇਵਤੇ ਜਿਹਦੀ ਉਸਤੀ ਕਰਦੇ ਨਿੰਦੇ ਨਹੀਂ ਹੈ, ਦੇਵਤੇ ਵੀ ਜਿਸ ਦੀ ਨਿੰਦਿਆ ਨਹੀਂ ਕਰਦੇ ਜਾਣੀ ਉਸਤੀ ਕਰਦੇ, ਤੇ ਨਾਲੇ ਅਭਿਨੰਦਨ ਹਿਰਦੇ ਕਰਕੇ ਅਭਿਨੰਦਨ ਕਰਦੇ ਨਮਸਕਾਰਾਂ ਕਰਦੇ ਹਨ। ਨੰਦਨ ਜਗ ਬਾਣੀ ਪਰ ਬੰਧਨ, ਇਸ ਤਰ੍ਹਾਂ ਜੋ ਸੰਸਾਰ ਦੀ ਬਾਣੀ ਰੂਪ ਵੀ ਹੈ, ਤੇ ਇਸੇ ਤਰ੍ਹਾਂ ਸੰਸਾਰ ਨੂੰ ਨੰਦਨ ਕੀ ਅਨੰਤ ਖੁਸ਼ੀਆਂ ਬਖਸ਼ਣ ਵਾਲੀ ਹੈ, ਉਹਦੇ ਚਰਨਾਂ ਦੇ ਮੈਂ ਨਮਸਕਾਰ ਕਰਦਾ ਹਾਂ। ਇਸ ਤਰ੍ਹਾਂ ਜਿਹੜੀ ਗੁਰਬਾਣੀ ਜੀ ਦਾ ਵੈਰਾਗ ਰੂਪੀ ਜਿਹੜਾ ਮੁੱਖ ਹੈ ਉਹਦੇ 'ਤੇ ਜਸ ਰੂਪੀ ਟਿੱਕਾ ਲੱਗਿਆ ਹੋਇਆ ਸ੍ਰੇਸ਼ਟ ਬਾਣੀ ਰੂਪ ਦੇ, ਇਸੇ ਤਰ੍ਹਾਂ ਜਿਹੜੀ ਵਾਹਿਗੁਰੂ ਦੀ ਸਿਰ ਸਲਾਘਾ ਦੀ ਇਹੀ ਸੰਧੂਰ ਦੀ ਟਿੱਕੀ ਲੱਗੀ ਬਿੰਦੀ ਲੱਗੀ ਹੋਈ ਹੈ, ਬਹੁਤ ਸ੍ਰੇਸ਼ਟ ਸਿਰ ਸਲਾਘਾ ਵਾਹਿਗੁਰੂ ਦੀ ਇਸ ਬਾਣੀ ਵਿੱਚ। ਅਜੇ ਰਾਤ ਚੰਦਰਮਾ ਇਹ ਵੀ ਤੁਲ ਹੋ ਨਹੀਂ ਸੋ ਸਕਦਾ ਗੁਰਬਾਣੀ ਦੇ ਕਬਲ ਫੁੱਲ ਨਹੀਂ ਹੋ ਸਕਦਾ ਹੈ, ਕਿਉਂਕਿ ਕਬਲ ਫੁੱਲ ਸੂਰਜ ਬੰਦ ਹੁੰਦਾ, ਗੁਰਬਾਣੀ ਜਿਹੜੀ ਹਮੇਸ਼ਾ ਦਿਨੇ ਰਾਤ ਮੈਨੂੰ ਖੜਾ ਰੱਖਣ ਵਾਲੀ ਹੈ, ਉਧਰ ਕਲੰਕੀ ਹੈ, ਕਲੰਕਾਂ ਨੂੰ ਦੂਰ ਕਰਨ ਵਾਲੀ ਹੈ ਗੁਰਬਾਣੀ। ਇਸ ਕਰਕੇ ਚੰਦਰਮਾ ਨਹੀਂ ਹੋ ਸਕਦਾ, ਕਲ ਫੁੱਲ ਨਹੀਂ ਹੈ। ਜਿਹੜੇ ਦੇਵੀ ਸੰਪਦਾ ਵਾਲੇ ਪੁਰਸ਼ ਹੈ ਉਹ ਗੁਰਬਾਣੀ ਦੀ ਵਸਤੀ ਕਰਦੇ ਹੈ। ਤਰਕੀ ਬਾਣੀ ਆਈ ਤਰਸਗਲੀ ਚਿੰਤ ਮਿਟਾਈ, ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਾਰੇ। ਇਸ ਤਰ੍ਹਾਂ ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਤਾਂ ਬਾਣੀ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਸ ਤਰ੍ਹਾਂ ਜਿਹੜੇ ਸਵਰ ਕਰਕੇ ਦੇਵੀ ਸੰਪਦਾ ਵਾਲੇ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਸਤਵਾਦੀ ਹੈ, ਕਿਮਾ ਧੀਰਜਧਾਰੀ ਹੈ, ਸਮਾਨ ਬਿਰਤੀ ਵਾਲੇ ਹੈ, ਕਰਨਾ ਮੁਰਤਾ ਮੈਥੀ ਉਪੇਖਿਆ ਵਾਲੇ ਇਹ ਹਨ, ਉਹ ਕਹਿੰਦੇ ਦੇਵੀ ਸੰਪਦਾ ਵਾਲੇ ਵੀ ਗੁਰਬਾਣੀ ਦੀ ਉਸਤੀ ਕਰਦੇ ਹੈ, ਜਿਸ ਨੂੰ ਗੁਰੂ ਸਰੂਪ ਜਾਣ ਕੇ ਅਭਿਨੰਦਨ ਕਰਦੇ, ਨਮਸਕਾਰਾਂ ਕਰਦੇ ਹਨ। ਕਿਉਂਕਿ ਜਿਹੜੀ ਜਗਬਾ ਸੰਸਾਰ ਦੀ ਜਿਹੜੀ ਇਹ ਬਾਣੀ ਹੈ ਸੰਸਾਰ ਨੂੰ ਨੰਦਨ ਕੀ ਆਨੰਦ ਬਖਸ਼ਣ ਵਾਲੀ ਹੈ, ਨੰਦਨ ਜਗ ਬਾਣੀ ਪਦ ਬੰਧਨ, ਐਸੀ ਜਿਹੜੀ ਗੁਰਬਾਣੀ ਉਹਦੇ ਚਰਨਾਂ ਨੂੰ ਨਮਸਕਾਰ ਕਰਦਾ। ਗੁਰਬਾਣੀ ਦੇ ਚਰਨ ਕਿਹੜੇ? ਜਿਹੜੇ ਆ ਸਾਰੇ ਸ਼ਬਦ ਹੈ ਬਾਣੀ ਦੇ, ਇਹੀ ਮਹਾਰਾਜ ਗੁਰਬਾਣੀ ਦੇ ਸ਼ਬਦ, ਇੱਕ ਇੱਕ ਜਿਹੜਾ ਸ਼ਬਦ ਹੈ ਬਾਣੀ ਦਾ ਇਹ ਗੁਰਬਾਣੀ ਦੇ ਚਰਨ ਹਨ। ਇਸ ਗੁਰਬਾਣੀ ਦੇ ਸ਼ਬਦਾਂ ਰੂਪ ਚਰਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਸਵਈਆ ਤਰਨੀ ਵਿਘਨਾ ਸਲਤਾ ਪਤ ਕੀ, ਇਸੇ ਤਰ੍ਹਾਂ ਜਿਹੜੇ ਵਿਘਨ ਰੂਪੀ ਸਲਤਾ ਪਤ ਕੀ ਸਮੁੰਦਰ, ਵਿਘਨਾ ਰੂਪੀ ਜਿਹੜਾ ਸਮੁੰਦਰ ਹੈ ਨਾ, ਉਦੋਂ ਇਹ ਪਾਰ ਕਰਨ ਵਾਸਤੇ ਜਿਹੜੀ ਗੁਰਬਾਣੀ ਹੈ ਜਾਂ ਇੱਕ ਅਵਤਾ ਦੀ ਦਾਤੀ ਜਿਹੜੀ ਸ਼ਕਤੀ ਹੈ ਉਹ ਤਰਨੀ ਹੈ, ਬੇੜੀ ਦੇ ਸਮਾਨ ਵਿਘਨਾ ਰੂਪੀ ਸਮੁੰਦਰ ਤੋਂ ਕਪਾਰ ਕਰਨ ਲਈ। ਪਤ ਕੀ ਅਤ ਰੱਖਿਅਕ ਸ੍ਰੀ ਬਰਨੀ, ਇਸੇ ਤਰ੍ਹਾਂ ਇੱਜ਼ਤ ਉਹਦੀ ਅਰਸਾ ਕਰਕੇ ਰੱਖਿਆ ਕਰਨ ਵਾਲੀ ਇਹ ਸ੍ਰੀ ਕਹੀਏ ਜਿਹੜੀ ਸਵਾਏ ਮਾਨ, ਉਹ ਕਵਿਤਾ ਦੀ ਦਾਤੀ ਹੈ ਜਾਂ ਗੁਰਬਾਣੀ ਹੈ, ਇਹ ਵਰਣਨ ਕੀਤੀ ਗਈ ਹੈ, ਵਰਨੀ ਗਈ ਹੈ, ਕਹੀ ਗਈ ਹੈ। ਵਰਨੀ ਸੁਖ ਦਾ ਸਰਨਾਗਤ ਕੀ, ਇਸੇ ਤਰ੍ਹਾਂ ਜਿਹੜੇ ਕਵੀ ਲੋਕ ਇਸ ਕਵਿਤਾ ਦੀ ਦਾਤੀ ਸ਼ਕਤੀ ਦੇ ਸ਼ਰਨ ਵਿੱਚ ਪ੍ਰਾਪਤ ਹੋ ਜਾਂਦੇ ਹੈ ਉਹਨਾਂ ਨੂੰ ਸੁਖਾਂ ਦੀ ਦਾਤੀ ਇਹ ਵਰਨੀ ਕੀ ਕਹੀ ਦੀ ਹੈ, ਕਥਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਦੀ ਸ਼ਰਨ ਵਿੱਚ ਆਪ ਪ੍ਰਾਪਤ ਹੁੰਦੇ ਉਸਨੂੰ ਸੁਖਾਂ ਦੀ ਦਾਤੀ ਇਹ ਕਹੀ ਜਾਂਦੀ ਹੈ। ਗਤ ਕੀ ਸਮਤਾ ਗਜ ਕੀ ਕਰਨੀ, ਤਾਂ ਇਸ ਤਰ੍ਹਾਂ ਕਹਿੰਦੇ ਜਿਹੜੀ ਕਵਿਤਾ ਦੀ ਇਹ ਦਾਤੀ ਹੈ ਨਾ ਸ਼ਕਤੀ, ਉਹਦੀ ਜਿਹੜੀ ਸਮਤਾ ਕਹਿੰਦੇ ਜਿਹੜੀ ਬਰਾਬਰੀ ਹੈ, ਭਲਾ ਹਾਥੀ ਨੇ ਕੀ ਕਰਨੀ ਹੈ? ਹਾਥੀ ਦੀ ਜਿਵੇਂ ਟੋਰ ਬੜਾ ਮਸਤ ਹੋ ਕੇ ਚੱਲਦਾ ਹੈ, ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦੀ ਸ਼ਰਨ ਵਿੱਚ ਰਹਿੰਦਾ, ਗੁਰਬਾਣੀ ਹਮੇਸ਼ਾ ਵਿਚਾਰ ਕਰਦਾ ਰਹਿੰਦਾ, ਗੁਰਬਾਣੀ ਪੜ੍ਹਦਾ ਰਹਿੰਦਾ, ਉਹਦੀ ਜਿਹੜੀ ਮਸਤੀ ਹੈ ਉਹਦੀ ਕਹਿੰਦੇ ਹਾਥੀ ਨੇ ਕੀ ਕਰਨੀ ਹੈ? ਜਿਵੇਂ ਹਾਥੀ ਮਸਤ ਹੋ ਕੇ ਤੁਰਦਾ ਹੈ ਉਹ ਤਾਂ ਦੂਜੇ ਪਾਸੇ ਚੱਲਦਾ, ਇੱਧਰ ਤਾਂ ਪਰਮੇਸ਼ਰ ਦੀ ਤਰਫ ਚੱਲੂਗਾ, ਗੁਰਬਾਣੀ ਵਿੱਚ ਮਸਤ ਹੋਇਆ ਗੁਰੂ ਕਾ ਸਿੱਖ। ਇਸ ਤਰ੍ਹਾਂ ਜਿਹੜੀ ਗੁਰਬਾਣੀ ਦੀ ਮਸਤੀ ਹੈ ਉਹ ਹਾਥੀ ਦੀ ਮਸਤੀ ਨੇ ਭਲਾ ਕੀ ਕਰਨੀ ਹੈ? ਗੁਰਬਾਣੀ ਦੀ ਮਸਤੀ ਮਹਾਨ ਹੈ। ਕਹਿੰਦੇ ਜਿਹੜੀ ਕਵਿਤਾ ਦੀ ਜਿਹਦੇ ਹੱਥ ਵਿੱਚ ਕਬਲ ਹੈ ਉਹ ਸੁਧਾਰਤ ਕੀ, ਸੁਧਾਨਾ ਅੰਮ੍ਰਿਤ ਦਾ ਰਤ ਨਾ ਪ੍ਰੀਤੀ ਦਾ, ਜਿਹੜੇ ਅੰਮ੍ਰਿਤ ਨਾਲ ਪ੍ਰੀਤੀ ਕਰਦੇ ਉਹ ਕੌਣ ਆ ਦੇਵ ਤੇ। ਇਹ ਜਿਹੜੀ ਹੈ ਕਵਿਤਾ ਦੀ ਦਾਤੀ ਸ਼ਕਤੀ, ਇਹ ਜਿਹੜੇ ਅੰਮ੍ਰਿਤ ਵਿੱਚ ਪ੍ਰੀਤੀ ਕਰਨ ਵਾਲੇ ਦੇਵ ਤੇ ਉਹਨਾਂ ਦਾ ਵੀ ਓਟ ਆਸਰਾ ਹੈ। ਜਾਂ ਕਰਨੀਰ ਓਟ ਸੁਧਾਰਤ ਕੀ, ਇਸ ਤਰ੍ਹਾਂ ਸੁਧ ਤੇ ਪਵਿੱਤਰ ਦਾ ਜਿਹੜੇ ਰਹਿਣ ਵਾਲੇ ਉਹਨਾਂ ਦੀ ਵੀ ਓਟ ਆਸਰਾ ਹੈ। ਰੱਤ ਕੀ ਪ੍ਰਭਤਾ ਸਾਗਰੀ ਹਰਨੇ, ਇਸ ਤਰ੍ਹਾਂ ਜਿਹੜਾ ਕਾਮਦੇਵ ਦੇ ਘਰ ਵਾਲੀ ਰਸੀ, ਉਹਦੀ ਜਿਹੜੀ ਪ੍ਰਭਤਾ ਸੋਭਾ ਵਡਿਆਈ ਹੈ, ਉਹ ਸਾਰੀ ਕਹਿੰਦੇ ਨਾਸ ਕਰ ਦੇਣ ਵਾਲੀ ਹੈ। ਜਿਹੜਾ ਕੋਈ ਜਿਹੜੀ ਸਵੱਛ ਬੁੱਧੀ ਹੋ ਜਾਂਦੀ, ਉਜਲ ਹੋ ਜਾਂਦਾ ਹੈ, ਉਹ ਜਿੰਨਾ ਸੋਹਣਾ ਸੁਨੱਖਾ ਮਨੁੱਖ ਸਤਿਕਾਰਯੋਗ ਹੋਦਾ, ਉਹਦੀ ਰਤੀ ਕਾਮਦੇਵ ਦੀ ਰਤੀ ਨੇ ਕੀ ਕਹਿੰਦੇ ਸੋਭਾ ਕਰ ਲੈਣੀ ਹੈ, ਉਹਦੀ ਸੋਭਾ ਹਰੀ ਜਾਂਦੀ, ਉਹ ਤਾਂ ਕੰਮ ਹੀ ਹੈ। ਇਹ ਕੰਮ ਤੋਂ ਰਹਿਤ ਹੈ ਮਨੁੱਖ, ਇਸ ਤਰ੍ਹਾਂ ਰਤੀ ਦੀ ਜਿਹੜੀ ਪ੍ਰਭਤਾ ਦੀ ਸਾਰੀ ਉਸਦੇ ਅੱਗੇ ਹਰੀ ਜਾਂਦੀ ਹੈ। ਹਰਨੀ ਸਮ ਆਖ ਸੋ ਸ੍ਰੀ ਮਤ ਕੀ, ਇਸ ਤਰ੍ਹਾਂ ਸ੍ਰੀ ਮਤੀ ਦੀ, ਇਹ ਜਿਵੇਂ ਅਸੀਂ ਸ੍ਰੀਮਾਨ ਕਿਸੇ ਪੁਰਸ਼ ਨੂੰ ਸਤਿਕਾਰ ਲਈ ਵਰਤਦੇ ਹਾਂ, ਇਸੇ ਤਰ੍ਹਾਂ ਕਿਸੇ ਇਸਤਰੀ ਲਈ ਅਸੀਂ ਸਤਿਕਾਰ ਦਾ ਲਫ਼ਜ਼ ਸ੍ਰੀਮਤੀ ਵਰਤਦੇ ਹਾਂ। ਇਹ ਜਿਹੜੀ ਕਵਿਤਾ ਦੀ ਦਾਤੀ ਸ੍ਰੀਮਤੀ ਹੈ, ਸੋਭਾ ਵਾਲੀ ਸਤਿਕਾਰ ਯੋਗ ਹੈ। ਕਹਿੰਦੇ ਹਰਨੀ ਸਮ ਆਖ, ਇਸ ਤਰ੍ਹਾਂ ਜਿਵੇਂ ਹਰਨੀ ਦੀ ਅੱਖ ਹੁੰਦੀ ਹੈ, ਉਹਦੇ ਸਮਾਨ ਇਹਦੇ ਨੇਤਰ, ਇਹ ਜਿਹੜੀ ਗੁਰਬਾਣੀ ਹੈ ਇਹਦੇ ਵਿਵੇਕ ਅਤੇ ਵਿਚਾਰ ਨੂੰ ਜਿਹੜੇ ਨੇਤਰ ਹੈ। ਕਹਿੰਦੇ ਹਰਨੀ ਦੀ ਅੱਖ ਨੇ ਭਲਾ ਕੀ ਕਰਨੀ ਹੈ, ਹਰਨੀ ਦੀ ਅੱਖਾਂ ਨਿਰਮਿਰ ਨੈਣਾ ਕਿਹਾ ਜਾਂਦਾ ਹੈ, ਪਰ ਇਹ ਤਾਂ ਕਹਿੰਦੇ ਜਿਹੜੀ ਗੁਰਬਾਣੀ ਦੇ ਵਿਚਾਰ ਅਤੇ ਵਿਵੇਕ ਰੂਪੀ ਨੇਤਰ ਹੈ, ਉਹਦੀ ਕਹਿੰਦੇ ਹਰਨੀ ਨੇ ਭਲਾ ਕੀ, ਉਹ ਸਮਾਨਤਾ ਕਰਨੀ ਬਰਾਬਰੀ ਕਰਨੀ ਹੈ। ਮਤ ਕੀ ਕਰਤਾ ਤਨ ਵੈ ਕਰਨੀ, ਆਪ ਚੰਗੀ ਅਕਲ ਮਤ ਦੀ ਕਰਤਾ ਹੈ, ਬਖਸ਼ਣ ਵਾਲੀ ਹੈ। ਮਤ ਕੀ ਕਰਤਾ ਸਵੱਛ, ਜਿਹੜੀ ਸਵੱਛ ਮਤ ਹੈ ਉਹਦੀ ਬਖਸ਼ਿਸ਼ ਕਰਨ ਵਾਲੀ ਹੈ, ਸਵੱਛ ਮਤ ਨੂੰ ਪੈਦਾ ਕਰਨ ਵਾਲੀ ਹੈ। ਤਨ ਵੈ ਤਰਨੀ, ਤਨ ਨੌਜਵਾਨ ਸਰੀਰ ਦਾ ਵਹਿ ਨਾ ਉਮਰ ਦਾ ਹੈ, ਜਿਹੜੀ ਜਿਹੜੀ ਸਰੀਰ ਦੀ ਵਹਿ ਕੀ ਆਜੂ ਹੈ, ਤਰਨੀ ਕੀ ਜਵਾਨ ਹੈ। ਇਸ ਤਰ੍ਹਾਂ ਜਿਹੜੀ ਇਹ ਗੁਰਬਾਣੀ ਹੈ ਇਹ ਵੀ ਹਮੇਸ਼ਾ ਜਵਾਨ ਹੀ ਹੈ, ਭਾਵੇਂ ਇਹ ਪੁਰਾਣੀ ਨਹੀਂ ਹੁੰਦੀ। ਜਿੰਨੀ ਮਰਜ਼ੀ ਬਾਣੀ ਤੁਸੀਂ ਪੜ੍ਹੀ ਜਾਓ, ਇਹ ਤੋਂ ਮਨ ਨਹੀਂ ਉਚਾਟ ਹੁੰਦਾ ਹੈ। ਜਾਂ ਨਾ ਪੜ੍ਹੀ ਜਾਊਗਾ ਤਾਂ ਤੋਂ ਹੋਰ ਅੰਦਰ ਦੀ ਪ੍ਰੀਖਿਆ ਵੱਧਦੀ ਜਾਏਗੀ। ਇਹ ਜਿਹੜੀ ਗੁਰਬਾਣੀ ਹੈ, ਜਿਹੜੀ ਉਮਰ ਹੈ, ਕਹਿੰਦੇ ਜਵਾਨਾਂ ਵਾਂਗੂ ਬੜੀ ਮਹਾਨ ਹੈ, ਇਹ ਮਹਾਨ ਗੁਰਬਾਣੀ ਬਲ ਵਾਲੀ ਹੈ। ਸਵਈਆ ਕਰ ਤਾਰਨ ਸੇ ਸੁਭ ਬਾਤ, ਕਰ ਤਾਰਨ ਸੇ ਸੁਭ ਬਾਕ ਬਿਲਾਸ। ਅੱਗੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਪ੍ਰਾਰੰਭ ਕਰ ਰਹੇ ਵੀ ਗੁਰੂ ਨਾਨਕ ਸਾਹਿਬ ਜੀ ਕੈਸੇ ਹੈ। ਕਰਤਾਰਨ ਸੇ ਸੁਭਾਕ ਬਿਲਾਸ, ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਭਾਕ ਹੈ, ਚੰਗੇ ਵਾਕ ਜੋ ਹਾਸ ਬਿਲਾਸ ਵਿੱਚ ਹੀ ਕਰਦੇ ਨੇ, ਯਾਨੀ ਸੱਤੇ ਸਿੱਧ ਹੱਸਦੇ ਕਰ ਲੈਂਦੇ ਹੈ, ਉਹ ਕਰਤਾਰਨ ਸੇ ਕਰ ਰਾਰਾ ਜਿਹੜਾ ਲੱਲਾ ਸਵਰਨੀ ਹੈ, ਕਲ ਤਾਰਨ ਬਣ ਜਾਏ ਵੀ ਉਹ ਸੰਸਾਰ ਤੋਂ ਤਾਰਨ ਵਾਲੇ ਹੈ, ਜਿਹੜੇ ਸੁੱਤੇ ਸਿੱਧੀ ਬਚਨ ਗੁਰੂ ਨਾਨਕ ਦੇ ਕੀਤੇ ਹੈ। ਇਸੇ ਤਰ੍ਹਾਂ ਕਰ ਤਾਰਨ ਸੇ ਹੱਸਦੀਆਂ, ਜਿਵੇਂ ਤਾੜੀਆਂ ਹੁੰਦੀਆਂ ਨਾ, ਇਹੋ ਜਿਹੇ ਗੁਰੂ ਨਾਨਕ ਸਾਹਿਬ ਦੇ ਬਚਨ, ਜਿਵੇਂ ਹੱਸਦੀ ਤਾੜੀ ਮਾਰੀਏ ਪੰਛੀ ਉੱਡ ਜਾਂਦੇ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸੁੱਤੇ ਸਿੱਧੀ ਜਿਹੜੇ ਹਾਸ ਬਿਲਾਸ ਦੇ ਬਚਨ ਹੈ, ਉਹ ਹੱਸਦੀਆਂ ਤਾੜੀਆਂ ਵਰਗੇ ਬੜੇ ਸ੍ਰੇਸ਼ਟ ਹਨ, ਚੰਗੇ ਹਨ। ਵਿਹੰਗ ਵਿਕਾਰਨ ਕੋ ਕਰ ਤਾਰਨ, ਕਹਿੰਦੇ ਕਿਵੇਂ ਹੱਸਦੀਆਂ ਤਾੜੀਆਂ ਵਰਗੇ ਵਿਹੰਗ ਵਿਕਾਰਨ ਕੋ ਕਰ ਤਾਰ, ਜਿਹੜੇ ਵਿਕਾਰਾਂ ਰੂਪੀ ਪੰਛੀ ਹੈ ਉਹਨੂੰ ਕਰ ਤਾਰਨ ਕਹਿੰਦੇ, ਤਾੜਨਾ ਕਰਦੇ ਹੈ, ਤਾੜ ਦੇਣਾ ਕਰਦੇ ਵਿਹੰਗ ਵਿਕਾਰਾਂ ਰੂਪੀ ਪੰਛੀ, ਗੁਰੂ ਕੇ ਜਿਹੜੇ ਸੁੱਤੇ ਸਿੱਧ ਬਚਨ ਕੀਤੇ ਹੈ ਨਾ, ਉਹ ਤਾੜੀਆਂ ਵਰਗੇ ਜਿੱਥੇ ਹੋ ਜਾਂਦੇ ਬਚਨ ਗੁਰੂ ਕੇ ਸੁੱਤੇ ਸਿੱਧੀ, ਉੱਥੇ ਵਿਕਾਰਾਂ ਰੂਪੀ ਜਿਹੜੀ ਪੰਛੀ ਹੈ ਉੱਡ ਜਾਂਦੇ ਹਨ, ਉਹ ਕੱਢਦੇ ਨੀ, ਇਹਨਾਂ ਨੂੰ ਤਾੜ ਦਿੰਦੇ ਹਨ, ਉਡਾ ਦਿੰਦੇ ਹਨ। ਕਰਤਾਰ ਨਹੀਂ ਮਨ ਜਾਣਤ ਜੇ, ਜਿਹੜੇ ਇਹੋ ਜਿਹੇ ਮਨੁੱਖ ਸੀ ਵੀ ਕਰਤਾਰ ਕੋਈ ਹੈ, ਪਰਮੇਸ਼ਰ ਹੈ, ਮਨ ਵੀ ਜਾਣਦੇ ਹੀ ਨਹੀਂ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਪਰਮੇਸ਼ਰ ਵੀ ਕੋਈ ਹੈ। ਇਹੋ ਜਿਹੇ ਇੱਕ ਇਲਾਕੇ ਵਿੱਚ ਮਹਾਰਾਜ ਗਏ ਸੀ, ਖੇਤ ਦੇ ਬੰਨੇ ਤੇ ਜਾ ਬੈਠੇ ਹੈ, ਜ਼ਿਮੀਂਦਾਰ ਆਉਂਦਾ ਹੈ, ਇੱਧਰ ਉੱਧਰ ਚੱਕਰ ਕੱਟ ਕੇ ਤੇ ਵਾਪਸ ਪਰਤ ਜਾਂਦਾ ਹੈ, ਕੁਝ ਮਿੰਟ ਸਤਿਗੁਰੂ ਕੋਲ ਵੀ ਬਹਿੰਦਾ ਹੈ। ਤੇ ਇੱਕ ਦਿਨ ਆਇਆ ਹੈ ਤੇ ਬੜਾ ਚਿਹਰਾ ਇਹਦਾ ਮੁਰਝਾਇਆ ਹੋਇਆ ਹੈ, ਗੁਰੂ ਮਹਾਰਾਜ ਕੋਲ ਬੈਠਾ ਹੈ। ਗੁਰੂ ਮਹਾਰਾਜ ਨੇ ਸਹਿਜੇ ਪੁੱਛ ਲਿਆ, ਕਹਿੰਦੇ ਵੀ ਜ਼ਿਮੀਂਦਾਰ ਕੀ ਗੱਲ ਹੈ, ਅੱਜ ਚਿਹਰਾ ਕਿਉਂ ਉਦਾਸ ਹੈ, ਕਿਉਂ ਮੁਰਝਾਇਆ ਹੈ, ਕਦੋਂ ਸੰਤੋ ਕੀ ਦੱਸੀਏ, ਬਾਰਿਸ਼ ਪੈ ਨਹੀਂ ਰਹੀ ਹੈ, ਖੇਤੀ ਬੀਜੀ ਸੀ, ਹਰੀ ਭਰੀ ਸੀ, ਉਹਨੇ ਸੁੱਕ ਰਹੀ ਹੈ, ਤੇ ਸੰਸਾਰ ਫਿਕਰ ਪਿਆ ਹੋਇਆ ਵੀ ਇਹ ਹੁਣ ਮੁਰਝਾ ਰਹੀ ਹੈ, ਇੱਕ ਦਿਨ ਬਿਲਕੁਲ ਸੁੱਕ ਜਾਣਾ ਹੈ, ਤੇ ਬਾਰਿਸ਼ ਪੈ ਨਹੀਂ ਰਹੀ। ਔਰ ਕਹਿੰਦੇ ਪਹਿਲਾਂ ਕਿਵੇਂ ਬਾਰਿਸ਼ ਪੈ ਜਾਂਦੀ ਸੀ? ਕਹਿਣ ਲੱਗੇ ਵੀ ਸਾਡਾ ਜਿਹੜਾ ਰਾਜਾ ਹੈ ਨਾ, ਉਹ ਕੋਈ ਮੁੱਖੋ ਮੰਤਰ ਪੜ੍ਹਦਾ ਹੁੰਦਾ ਸੀ, ਮੰਤਰ ਪੜ੍ਹ ਲੈਂਦਾ ਤੇ ਬਾਰਿਸ਼ ਝੱਟ ਪੈ ਜਾਂਦੀ ਸੀ। ਹੁਣ ਪਤਾ ਨਹੀਂ ਕੀ ਹੋ ਗਿਆ, ਬੜਾ ਉਹਨੇ ਮੰਤਰ ਪੜ੍ਹੇ, ਬਾਰਿਸ਼ ਹੀ ਨਹੀਂ ਪੈਂਦੀ। ਉਹ ਵੀ ਕਹਿੰਦਾ ਵੀ ਹੁਣ ਨਹੀਂ ਕੁਝ ਬਣਦਾ, ਮੇਰੇ ਹੱਥ ਭਾਰੀ ਗੱਲ ਹੈ। ਇਸ ਕਰਕੇ ਮਹਾਰਾਜ ਜਦੋਂ ਹੁਣ ਰਾਜੇ ਤੋਂ ਮੰਤਰ ਪੜ੍ਹੇ ਤੋਂ ਬਾਰਿਸ਼ ਨਹੀਂ ਪੈਂਦੀ, ਖੇਤੀ ਸੁੱਕ ਜਾਣੀ ਹੈ, ਅੰਨ ਨਹੀਂ ਹੋਣਾ ਹੈ, ਅੰਨ ਨਾ ਹੋਇਆ ਭੁੱਖੇ ਧਿਆਈ ਮਰ ਜਾਂਗੇ। ਇਸ ਕਰਕੇ ਚਿਹਰਾ ਮੁਰਝਾਇਆ ਵੀ ਖੇਤੀ ਕਾਹਦੀ ਮੁਰਝਾਈ ਹੈ, ਸਾਡੀ ਮੌਤ ਹੈ। ਗੁਰੂ ਮਹਾਰਾਜ ਹੱਸਦੇ ਕਹਿਣ ਲੱਗੇ ਵੀ ਫਿਰ ਜੇ ਉਹ ਤੁਹਾਡੇ ਰਾਜੇ ਤੋਂ ਮੰਤਰ ਪੜ੍ਹੇ ਤੋਂ ਬਾਰਿਸ਼ ਨਹੀਂ ਪੈਂਦੀ ਹੈ, ਤੁਸੀਂ ਵਾਹਿਗੁਰੂ ਕੋਲੋਂ ਖੇਤੀ ਮੰਗ ਲਓ, ਵਾਹਿਗੁਰੂ ਕੋਲੋਂ ਬਾਰਿਸ਼ ਮੰਗ ਲਓ। ਕਹਿਣ ਲੱਗੇ ਜੀ ਵਾਹਿਗੁਰੂ ਕਿੱਥੇ ਰਹਿੰਦਾ ਹੈ, ਸਾਡੇ ਤਾਂ ਦੇਸ਼ ਵਿੱਚ ਉਹਦੀ ਕੋਈ ਗੱਲਬਾਤ ਕਿਤੇ ਸੁਣੀ ਨਹੀਂ ਗਈ ਹੈ। ਮਹਾਰਾਜ ਕਹਿੰਦੇ ਉਹ ਤਾਂ ਸਾਰੇ ਵਿਆਪਕ ਹੈ, ਉਹ ਤਾਂ ਸਰਵ ਵਿਆਪੀ ਘੱਟ ਘੱਟ ਵਾਸੀ ਨੇੜਾ ਹੀ ਤੇ ਨੇੜਾ ਹੈ, ਜਿੱਥੇ ਕਿੱਥੇ ਉਹ ਵਾਹਿਗੁਰੂ ਹੈਗਾ। ਫਿਰ ਕਹਿੰਦਾ ਮਹਾਰਾਜ ਜੀ ਵਾਹਿਗੁਰੂ ਇੱਥੇ ਸਾਰੇ ਹੈਗਾ, ਫਿਰ ਮੈਨੂੰ ਵਾਹਿਗੁਰੂ ਦਿਖਾਓ। ਮਹਾਰਾਜ ਕਹਿੰਦੇ ਇਉਂ ਤਾਂ ਨਹੀਂ ਦਿਸਦਾ, ਜੇ ਉਹਨੂੰ ਦੇਖਣਾ ਹੋਵੇ ਤਾਂ ਫਿਰ ਬਹੁਤ ਜਪ ਤਪ ਕਮਾਈ ਕਰਨੀ ਪੈਂਦੀ ਹੈ। ਜਿਹੜਾ ਮਹਾਰਾਜ ਦਿਸਦਾ ਨਹੀਂ ਉਹਨੂੰ ਕਿਵੇਂ ਮੰਨਿਆ ਜਾਏ? ਮਹਾਰਾਜ ਕਹਿੰਦੇ ਉਹ ਐਸਾ ਹੀ ਹੈ, ਚੱਕਰ ਚਿੰਨ੍ਹ ਤੋਂ ਬਾਹਰ ਆਇਆ ਹੈ। ਇਸ ਕਰਕੇ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਕਰ ਲਓ ਹੱਥ ਜੋੜ ਕੇ, ਉਹ ਬਾਰਿਸ਼ ਦੇ ਦੇਵੇਗਾ। ਕਹਿੰਦਾ ਨਹੀਂ ਜੀ, ਪਹਿਲਾਂ ਕਰਤਾਰ ਦਿਖਾਓ, ਰੱਬ ਦਿਖਾਓ, ਫਿਰ ਗੱਲ ਬੋਲੋ। ਮਹਾਰਾਜ ਕਹਿੰਦੇ ਵੀ ਕਰਤਾਰ ਤਾਂ ਨਹੀਂ ਦਿਸਦਾ ਕਮਾਈ ਕੀਤੇ ਬਗੈਰ, ਉਹਦੀ ਕੁਦਰਤ ਦੇ ਦਰਸ਼ਨ ਜ਼ਰੂਰ ਹੋ ਜਾਂਦੇ ਹੈ। ਕਹਿਣ ਲੱਗੇ ਜੀ ਫਿਰ ਕੁਦਰਤ ਹੀ ਦਿਖਾ ਦੇ ਉਹਦੀ। ਗੁਰੂ ਮਹਾਰਾਜ ਕਹਿੰਦੇ ਜੀ ਵੀ ਕੁਦਰਤ ਦੇਖਣੀ ਨਾ ਕਰਤਾਰ ਦੀ, ਪਰਮੇਸ਼ਰ ਤੂੰ ਕੱਲ੍ਹ ਨੂੰ ਕੁਝ ਘਰ ਦੇ ਵਿੱਚ ਅਨਾਜ ਲੈ ਆਈ, ਹਲ ਪੰਜਾਲੀ ਜੋੜ ਕੇ ਬੈਲ ਲੈ ਆਈ, ਫਿਰ ਤੈਨੂੰ ਕਰਤਾਰ ਦੀ ਕੁਦਰਤ ਦਿਖਾ ਦਿਆਂਗੇ। ਇੱਕ ਘਰ ਵਿੱਚ ਗਿਆ, ਸਤਿ ਲੋਕ ਬੈਠੇ ਸੀ, ਬਜ਼ੁਰਗ ਉਹਨਾਂ ਕੋਲ ਗੱਲ ਕੀਤੀ, ਕਹਿੰਦੇ ਵੀ ਬਾਹਰ ਸਾਧੂ ਆਏ, ਮੈਂ ਆਹ ਬਾਰਿਸ਼ ਦੀ ਗੱਲ ਕੀਤੀ ਸੀ। ਉਹ ਕਹਿੰਦੇ ਵੀ ਜੇ ਤੁਹਾਡੇ ਰਾਜੇ ਤੋਂ ਬਾਰਿਸ਼ ਨਹੀਂ ਨਾ ਪੈਂਦੀ ਤੇ ਤੁਸੀਂ ਕਰਤਾਰ ਨੂੰ ਚੇਤੇ ਕਰੋ, ਉਹਦੇ ਅੱਗੇ ਅਰਦਾਸ ਕਰ ਲਓ ਬਾਰਿਸ਼ ਦੇ ਦਿਓ। ਤੇ ਮੈਂ ਕਿਹਾ ਵੀ ਕਰਤਾਰ ਤਾਂ ਸਾਡੇ ਦੇਸ਼ ਦੇ ਵਿੱਚ ਕਿਤੇ ਆਇਆ ਨਹੀਂ ਹੈ, ਕਿਤੇ ਦੇਖਿਆ ਨਹੀਂ ਫਿਰਦਾ ਤੁਰਦਾ। ਤੇ ਉਹ ਕਹਿੰਦੇ ਵੀ ਆ ਤਾਂ ਨਹੀਂ ਕਰਤਾਰ ਦਿਸਦਾ ਹੈ, ਜੇ ਉਹਨੂੰ ਦੇਖਣਾ ਹੋਵੇ ਤਾਂ ਬਹੁਤ ਕਮਾਈ ਕਰਨੀ ਪੈਂਦੀ ਹੈ। ਫਿਰ ਮੈਂ ਕਿਹਾ ਜੀ ਕੋਈ ਦਿਖਾਓ ਤਾਂ ਸੀ। ਕਹਿੰਦੇ ਹਾਂ ਕੁਦਰਤ ਉਹਦੇ ਦਰਸ਼ਨ ਹੋ ਜਾਂਦੇ। ਤੇ ਮੈਂ ਕਿਹਾ ਜੀ ਕੁਦਰਤੀ ਦਿਖਾ ਲਿਓ, ਚਲੋ ਕੁਦਰਤ ਹੋਏ, ਕੁਦਰਤ ਦਾ ਮਾਲਕ ਵੀ ਹੋਊਗਾ ਕੋਈ। ਕਿਉਂਕਿ ਕੋਈ ਵਸਤੂ ਹੋਵੇ ਤੇ ਉਹ ਤੋਂ ਅਨੁਮਾਨ ਹੋ ਜਾਂਦਾ ਨਾ, ਜਿਵੇਂ ਧੂੰਆਂ ਨਿਕਲਦਾ ਹੋਵੇ ਤੇ ਅਸੀਂ ਅਨੁਮਾਨ ਕਰ ਲਾਂਗੇ ਵੀ ਇੱਥੇ ਧੂੰਆਂ ਨਿਕਲਦਾ ਤੇ ਅੱਗ ਜ਼ਰੂਰ ਹੋਏਗੀ। ਇਸ ਤਰ੍ਹਾਂ ਜੇ ਕੁਦਰਤ ਦੇਖ ਲਵਾਂ ਫਿਰ ਅਨੁਮਾਨ ਹੋ ਜਾਓ ਵੀ ਕੁਦਰਤ ਦਾ ਕੋਈ ਮਾਲਕ ਵੀ ਹੈਗਾ ਹੈ। ਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੂੰ ਘਰੋਂ ਅਨਾਜ ਲੈ, ਅੰਨ ਲੈ, ਹਲ ਪੰਜਾੜੀ ਜੋੜ ਲਈ, ਬੈਲ ਲੈ, ਤੈਨੂੰ ਦੱਸਾਂਗੇ ਵੀ ਕੁਦਰਤ ਹੈ। ਕਹਿੰਦੇ ਉਹ ਮੂਰਖਾ ਜਿਹੜੇ ਚਾਰ ਦਣੇ ਆ ਵੀ ਧਰਤੀ ਵੀ ਸੁਟਾ ਦੇਣਗੇ, ਰਹਿ ਗਏ ਗਾਹੇ ਜਾ, ਅਸੀਂ ਤਾਂ ਨਹੀਂ ਜਾਂਦੇ ਤੇ ਤੂੰ ਆਪਣਾ ਬਈ ਨਾਲੇ ਕੁਦਰਤ ਦੇਖ ਲਾ, ਨਾਲੇ ਆ ਚਾਰ ਦਾਣੇ ਸਿੱਟ ਕੇ ਨਾ ਸੁੱਕੇ ਵਿੱਚ ਕਹਿੰਦੇ ਕਰ ਲਾ ਪਰ ਕਰ ਲਾ ਮਖੌਲ ਜਾ ਕਰਕੇ ਤੋੜ ਦਿੱਤਾ। ਪਰ ਇਹਨੂੰ ਗੁਰੂ ਮਹਾਰਾਜ ਦੇ ਬਚਨਾਂ ਤੇ ਨਿੱਚਾ ਆ ਗਿਆ, ਜਿਵੇਂ ਕਿਹਾ ਅਸੀਂ ਉਹ ਸਾਰਾ ਕੁਛ ਕਰ ਕਰਾ ਕੇ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਚਲਿਆ ਗਿਆ, ਨਾਲੇ ਸਾਰੀ ਗੱਲ ਦੱਸਦੀ। ਕਹਿੰਦੇ ਮਹਾਰਾਜ ਲੋਕ ਤਾਂ ਇਹ ਟਿੱਚਰਾਂ ਕਰਦੇ ਸੀ ਮਗਰੋਂ ਕਿਵੇਂ ਉਹ ਕਹਿੰਦੇ ਸੀ ਵੀ ਤੂੰ ਘਰ ਭਰ ਲਾ ਅੰਨ ਨਾਲ ਤੇ ਤੁਹਾਡੇ ਬਚਨਾਂ ਤੇ ਹੰਦੇ ਚਾ ਦੱਸੋ ਕਿਵੇਂ ਕਰਾਂ। ਗੁਰੂ ਮਹਾਰਾਜ ਕਰਨ ਲੱਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਬਸ ਤੂੰ ਬੀਜ ਦੇ ਐਸੇ ਸੁੱਕੇ ਵਿੱਚ ਹੀ ਵੇਖਦੇ ਕੰਮ ਨੂੰ, ਫਿਰ ਤੂੰ ਕੁਦਰਤ ਦੇਖ ਲਈ ਕਰਤਾਰ ਦੀ। ਉਸੇ ਤੇ ਭਰੋਸਾ ਕਰਕੇ ਤੇ ਇਹਨੇ ਬਸ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਤੇ ਉਹ ਸੁੱਕੇ ਵਿੱਚ ਹੀ ਦਾਣੇ ਬੀਜਤੇ। ਤੇ ਜਦੋਂ ਅਗਲੇ ਦਿਨ ਆਇਆ ਕਿ ਦੇਖ ਰਿਹਾ ਉੱਥੇ ਖੇਤ ਹਰਾ ਭਰਾ ਹੈ, ਕਹਿਣ ਲੱਗਿਆ ਮਹਾਰਾਜ ਸੰਤੋ ਇਹ ਕੀ ਹੈ? ਕਹਿੰਦੇ ਵੀ ਇਹ ਕਰਤਾਰ ਦੀ ਕੁਦਰਤ। ਇਹ ਕੀ ਮਹਾਰਾਜ? ਕਹਿੰਦੇ ਵੀ ਉੱਧਰ ਦੇਖ ਲਓ ਸੁੱਕ ਰਹੀ ਹੈ, ਇੱਧਰ ਕਰਤਾਰ ਦੀ ਕੁਦਰਤ ਦੇ ਦਰਸ਼ਨ ਵੀ ਹਰੀ ਭਰੀ ਹੈ ਸੁੱਕੇ ਵਿੱਚ। ਉਹ ਕਹਿੰਦੇ ਕਰਤਾਰ ਦੀ ਕੁਦਰਤ ਐਸਾ ਕੁਛ ਕਰ ਦਿੰਦੀ ਹੈ, ਉਹ ਸੁੱਕਿਆਂ ਨੂੰ ਹਰਾ ਦਿੰਦੀ ਹੈ, ਹਰਿਆਂ ਨੂੰ ਸੁੱਕੇ ਹਰੇ ਭਰੇ ਕਰ ਦਿੰਦੀ ਹੈ। ਇਹ ਸਾਰਾ ਕੁਦਰਤ ਦੇ ਕੰਮ ਹੈ। ਬਾਕੀ ਪਿੰਡ ਦੇ ਲੋਕਾਂ ਨੂੰ ਜਾ ਕੇ ਦੱਸਿਆ ਵੀ ਮੇਰਾ ਦੇਖੋ ਖੇਤ ਕੱਲ ਬੀਜ ਕੇ ਆਇਆ ਸੀ, ਕੁਦਰਤ ਦੇ ਦਰਸ਼ਨ ਕਰ ਲਓ ਆ ਕੇ। ਉੱਧਰ ਸੁੱਕੀ ਜਾਂਦੇ ਖੇਤ, ਆ ਕੱਲ ਬੀਜਿਆ ਸੀ ਹਰਾ ਭਰਾ ਹੈ। ਸਾਰੇ ਦੇਖ ਕੇ ਸੁਣ ਕੇ ਹੈਰਾਨ ਹੋ ਗਏ, ਚੱਲ ਕੇ ਆਏ ਗੱਲ ਉਹੀ, ਜਿਹੜਾ ਬੀਜਿਆ ਸੀ ਉਹ ਹਰਾ ਭਰਾ ਖੜਾ ਲੈ ਲਿਆ ਰਿਹਾ, ਦੂਜੇ ਪਾਸੇ ਸੁੱਕ ਰਹੇ ਹੈ। ਕਹਿਣ ਲੱਗੇ ਮਹਾਰਾਜ ਇਹ ਕੀ ਹੈ? ਉੱਧਰ ਸੁੱਕੀ ਜਾਂਦੇ ਪਾਣੀ ਵਿੱਚ, ਇੱਥੇ ਸੁੱਕੀ ਧਰਤੀ ਵਿੱਚ ਹੀ ਬੀਜਿਆ ਤੇ ਹਰਾ ਭਰਾ ਹੋਇਆ ਹੋਇਆ। ਕਹਿੰਦੇ ਕਰਤਾਰ ਦੀ ਕੁਦਰਤ। ਕਹਿੰਦੇ ਮਹਾਰਾਜ ਫਿਰ ਕੁਦਰਤ ਕਦੇ ਹੋਰ ਥੋੜੀ ਜਿਹੀ ਦਿਖਾਓ। ਗੁਰੂ ਮਹਾਰਾਜ ਕਹਿੰਦੇ ਕਿ ਹੋਰ ਕੁਦਰਤ ਦੇਖਣੀ ਹੈ, ਢੀਮ ਚੁੱਕ ਚੁੱਕ ਕੇ ਵੇਖੀ ਚੱਲੋ। ਜਿੱਥੋਂ ਢੀਮ ਜੀ ਰੋੜਾ ਜਾਂ ਵੱਡਾ ਸਾਰਾ ਚੁੱਕਦੇ, ਉੱਥੇ ਹੇਠਾਂ ਲੱਟ ਲੱਟ ਕਰਕੇ ਅੱਗ ਬਲਦੀ ਹੈ। ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਇਹ ਵੀ ਕਰਤਾਰ ਦੀ ਕੁਦਰਤ। ਉਹਦੀ ਕੁਦਰਤ ਵੀ ਉਹ ਆਪ ਹੀ ਐਸਾ, ਉਹਦੀ ਕੁਦਰਤ ਵੀ ਐਸੀ ਹੈ। ਇਹ ਕੁਦਰਤ ਦੇ ਰੰਗ ਹੈ। ਵੇਖੋ ਅੱਗ ਦੇ ਉੱਪਰ ਮਹਾਰਾਜ ਖੇਤੀ ਹਰੀ ਭਰੀ ਹੈ। ਕਹਿੰਦੇ ਉਹ ਕੀ ਹੈ? ਅੰਦਰ ਵੀ ਤੁਹਾਡੇ ਅੱਗ ਹੀ ਹੈ ਪੇਟ ਦੇ, ਤੇ ਤੁਸੀਂ ਹਰੇ ਭਰੇ ਹੈਗੇ ਕਿ ਨਹੀਂ? ਤੁਸੀਂ ਵੀ ਮੱਝ ਜਾਣ ਦੇ ਲਈ ਆ ਬਾਟੀ ਖਾਂਦੇ ਪੀਂਦੇ ਹੋ, ਸਭ ਸੜੀ ਮੱਚੀ ਜਾਂਦਾ, ਭਸਮੀ ਭੂਤ ਹੋਈ ਜਾਂਦਾ ਹੈ। ਇਹ ਕਰਤਾਰ ਦੀ ਕੁਦਰਤ ਹੈ। ਇਹ ਧਰਤੀ ਦੇ ਵਿੱਚ ਅੱਗ ਹੈ ਤੇ ਪੇਟ ਵਿੱਚ ਵੀ ਅੱਗ ਹੈਗੀ ਹੈ। ਆ ਜਿੰਨੀ ਬਨਸਪਤੀ ਹੈ ਇਹਦੇ ਵਿੱਚ ਵੀ ਉਹਦੀ ਕੁਦਰਤ ਹੈ, ਅਗਨੀ ਨਿਵਾਸ ਕਰ ਰਹੀ ਹੈ। ਦੇਖ ਲਓ ਹਰੀ ਭਰੀ ਹੈ। ਉਸ ਵੇਲੇ ਗੁਰੂ ਮਹਾਰਾਜ ਦੇ ਕਹਿਣ ਲੱਗੇ ਫਿਰ ਮਹਾਰਾਜ ਜੀ ਉਹ ਕਰਤਾਰ ਹੈਗਾ, ਫਿਰ ਕਰਤਾਰ ਤੋਂ ਸਾਥੋਂ ਬਾਰਿਸ਼ ਪਵੋ, ਫਿਰ ਅਸੀਂ ਮਹਾਰਾਜ ਕਰਤਾਰ ਦੀ ਲੱਟ ਲੱਗ ਜਾਵਾਂਗੇ। ਗੁਰੂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਕਰਤਾਰ ਤੋਂ ਬਾਰਿਸ਼ ਪਾਉਣੀ ਹੈ ਮਰਜ਼ਾਦਾ ਹੈ, ਕੜਾਹ ਪ੍ਰਸ਼ਾਦੀ ਦੇ ਕਰ ਲਓ ਮਰਜ਼ਾਦਾ ਨਾਲ, ਤੇ ਫਿਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੋ। ਉਦੋਂ ਬਾਅਦ ਸੰਗਤ ਰੂਪ ਵਿੱਚ ਫਿਰ ਅਰਦਾਸ ਕਰੋ ਹੱਥ ਜੋੜ ਕੇ, ਹੇ ਕਰਤਾਰ ਅਸੀਂ ਤੇਰੇ ਹਾਂ, ਇਹ ਮਹਾਰਾਜ ਖੇਤੀਬਾੜੀ ਵੀ ਤੁਹਾਡੀ ਹੈ, ਇਹਨੂੰ ਹਰੇ ਭਰੇ ਵੀ ਰੱਖਣਾ ਤੁਸੀਂ ਹੀ ਹੈ ਮਹਾਰਾਜ, ਤੁਹਾਡੇ ਆਸਰੇ ਬੀਜੀ ਹੈ, ਤੁਸੀਂ ਇਹਨਾਂ ਨੂੰ ਮਹਾਰਾਜ ਹਰੇ ਭਰੇ ਇਹਨੂੰ ਪਕਾਉਣਾ ਹੈ, ਤੁਸੀਂ ਅਨਾਜ ਦੀ ਬਖਸ਼ਿਸ਼ ਕਰਨੀ ਹੈ, ਕਿਰਪਾ ਕਰੋ ਮਹਾਰਾਜ ਹੁਣ ਸੁੱਕ ਰਹੀ ਹੈ ਬਾਰਿਸ਼ ਬਖਸ਼ਾਓ। ਇਉਂ ਕਹਿ ਕੇ ਤੇ ਮੱਥਾ ਟੇਕਦੇ ਬਸ ਕਰਤਾਰ ਝੱਟੀ ਦਿਆਲੂ ਕਿਰਪਾਲੂ ਹੋ ਜਾਏਗਾ, ਬਾਰਿਸ਼ ਆ ਜਾਏਗੀ। ਉਵੇਂ ਕੀਤਾ ਬਸ ਉਸੇ ਵੇਲੇ ਆਕਾਸ਼ ਵਿੱਚ ਬੱਦਲ ਗਰਜੇ ਆ ਗਏ ਹੈ ਤੇ ਮੋਹਲੇ ਧਾਰ ਬਾਰਿਸ਼ ਹੋ ਗਈ। ਸਾਰੇ ਖੁਸ਼ੀਆਂ ਵਿੱਚ ਨੱਚ ਉੱਠੇ, ਕਹਿੰਦੇ ਹੱਦ ਹੋ ਗਈ, ਭੁੱਲੇ ਹੀ ਰਹੇ ਐਵੇਂ ਰਾਜੇ ਦੀਆਂ ਰੋਜ਼ ਮਿਹਨਤਾਂ ਕਰਦੇ, ਲੇਡੀਆਂ ਕਰਦੇ, ਅਦਾ ਗੱਲ ਹੀ ਕੁਛ ਨਹੀਂ ਹੈ, ਨਾਲੇ ਛਕੋ ਛਕਾ ਤਿੰਨ ਮੇਲ ਦਾ ਅਰਦਾਸ ਕਰਕੇ ਬਾਰਿਸ਼ ਲੈ ਲਓ, ਪਤਾ ਬਹੁਤ ਸੌਖਾ ਕੰਮ ਹੈ। ਇਉਂ ਜਿਹੜੇ ਕਰਤਾਰ ਨੂੰ ਬਿਲਕੁਲ ਨਹੀਂ ਜਾਣਦੇ ਸੀ ਵੀ ਪਰਮੇਸ਼ਰ ਵੀ ਕੋਈ ਹੈਗਾ ਹੈ, ਇਹ ਉਹ ਗੁਰੂ ਨਾਨਕ ਸਾਹਿਬ ਜੀ ਇੱਥੇ ਕਵੀ ਜੀ ਮਹਿਮਾ ਕਰ ਰਿਹਾ, ਕਰਤਾਰ ਨਹੀਂ ਮਨ ਜਾਣਤ। ਜਿਹੜੇ ਕੋਈ ਲੋਕ ਮਨ ਵਿੱਚ ਕਰਤਾਰ ਵਾਹਿਗੁਰੂ ਨੂੰ ਕੋਈ ਸਮਝਦੇ ਹੀ ਨਹੀਂ ਸੀ, ਜਾਣਦੇ ਹੀ ਨਹੀਂ ਸੀ, ਉਹਨਾਂ ਦੇ ਹਿੱਤ ਵਾਸਤੇ ਭਲੇ ਵਾਸਤੇ ਕਹਿੰਦੇ ਪਰਮੇਸ਼ਰ ਦੀ ਸ਼ਿਫਤੀ ਕੀਤੀ, ਉਸਤੀ ਕੀਤੀ, ਪਰਮੇਸ਼ਰ ਦੀ ਸ਼ਿਫਤੀ ਕਰਕੇ ਸੁਸਤੀ ਕਰਾ ਕੇ ਉਹਨਾਂ ਨੂੰ ਉਤਾਰਤਾ, ਉਹਨਾਂ ਨੂੰ ਪਾਲਣ ਘਾਰਤਾ, ਬਖਸ਼ਾਂ ਕਰ ਦਿੱਤੀਆਂ ਗੁਰੂ ਨਾਨਕ ਸਾਹਿਬ ਜੀ ਨੇ। ਕਰਤਾਰਨ ਪਾਪ ਉਤਾਰਨ ਕੋ, ਇਸੇ ਤਰ੍ਹਾਂ ਜਿਹੜੇ ਕੋਈ ਕਰਤਾਰਨ ਕਰਨ ਰਾਰਾ ਇੱਥੇ ਲੱਲਾ ਸਵਰਣੀ ਹੈ, ਕਲ ਤਾਰਨ ਅਰਥ ਬਣ ਜਾਏ, ਕਲ ਤਾਰਨ ਪਾਪ ਉਤਾਰਨ ਕੋ। ਤੇ ਜਿਹੜੇ ਕਲ ਜਗ ਜੇ ਪਾਪ ਹੈ ਉਹਨਾਂ ਨੂੰ ਜਿਹੜੇ ਲਾਉਣ ਵਾਸਤੇ ਸਤਿਗੁਰੂ ਬੜੇ ਸਮਰੱਥ ਹਨ, ਇਸ ਤਰ੍ਹਾਂ ਪਾਪਾਂ ਰੂਪੀ ਕਰਤਾ ਰਹਿਣ ਅਰਥ ਵਾਸਤੇ ਪਾਪਾਂ ਰੂਪੀ ਜਿਹੜਾ ਕਰਜ਼ਾ ਹੈ ਉਹਨੂੰ ਉਤਾਰਨਾ ਕਰ ਰਹੇ ਹਨ ਗੁਰੂ ਨਾਨਕ ਸਾਹਿਬ ਜੀ। ਕੰਨ ਦਾਮ ਛਪੈ, ਇਸ ਤਰ੍ਹਾਂ ਜਿਹੜੇ ਸਮੂਹ ਪਖੰਡ ਰੰਭ ਹੈ ਉਹ ਛਪ ਜਾਂਦੇ ਹੈ ਸਭਤਾ ਕਰ ਤਾਰਨ, ਜਿਵੇਂ ਸੂਰਜ ਕਰਕੇ ਤਾਰੇ ਛਿਪ ਜਾਂਦੇ ਹੈ, ਉਹ ਸਭਤਾ ਕਰ ਤਾਰਨ, ਜਿਵੇਂ ਸਭਤਾ ਨੂੰ ਸੂਰਜ ਦੇ ਚੜ੍ਹਨੇ ਕਰਕੇ ਤਾਰੇ ਛਿਪ ਜਾਂਦੇ ਹੈ। ਇਉਂ ਕਹਿੰਦੇ ਜੋ ਕਰਤਾਰ ਵਾਹਿਗੁਰੂ ਹੈ ਨਾ, ਉਹਦਾ ਜਿਹੜਾ ਗੁਰਮੰਤਰ ਪਾਪਾਂ ਨੂੰ ਲਾਉਣ ਵਾਲਾ ਹੈ ਤੇ ਪਖੰਡ ਛਪ ਜਾਂਦਾ ਹੈ, ਜਿੱਥੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਜਾਂਦਾ ਉਹ ਪਖੰਡੀ ਭੱਜ ਜਾਂਦੇ ਹਨ। ਇਸ ਤਰ੍ਹਾਂ ਜਿਹੜਾ ਗਮ ਪਖੰਡ ਹੈ ਉਹਨੂੰ ਛਪਾ ਦਿੰਦੇ, ਅਲੋਪ ਕਰ ਦਿੰਦੇ ਹਨ, ਸੂਰਜ ਮੇ ਤਾਰਿਆਂ ਨੂੰ ਕਰ ਦਿੰਦਾ ਹੈ। ਕਰਤਾਰ ਨਿਹਾਰ ਗੁਰੂ ਬਰ ਨਾਨਕ, ਕਵੀ ਜੀ ਕਹਿੰਦੇ ਵੀ ਮੈਂ ਕਵੀ ਗੁਰੂ ਨਾਨਕ ਸਾਹਿਬ ਜੋ ਬੜੇ ਸ੍ਰੇਸ਼ਟ ਹਨ ਬਲੀ ਹਨ ਉਹਨਾਂ ਨੂੰ ਕਰਤਾਰ ਰੂਪ ਵੇਖਦਾ ਹਾਂ, ਵੀ ਪਰਮੇਸ਼ਰ ਹੀ ਹੈ ਗੁਰੂ ਨਾਨਕ ਸਾਹਿਬ ਜੀ। ਦਾਸ ਉਧਾਰਨ ਜਿਉ ਕਰਤਾਰਨ, ਸਾਡੇ ਦਾਸਾਂ ਦਾ ਆਧਾਰ ਇਉਂ ਕਰਨ ਵਾਲੇ ਹੈ ਜਿਉ ਕਰਤਾਰਨ, ਤਾਰਨੋ ਜਹਾਜ਼ ਦਾ ਹੈ, ਜਿਵੇਂ ਕਹਿੰਦੇ ਜਹਾਜ਼ 'ਤੇ ਕੋਈ ਚੜ੍ਹ ਜਾਏ ਉਹਨੂੰ ਤਾਰ ਦਿੰਦਾ, ਪਾਲ ਲੰਘਾ ਦਿੰਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਹਾਜ਼ ਵੱਤ ਹੈ ਆਪਣੇ ਦਾਸਾਂ ਨੂੰ ਉਧਾਰਨ ਵਾਸਤੇ, ਪਾਲ ਲੰਘਾਉਣ ਵਾਸਤੇ। ਸਵਈਆ ਬੰਦ ਨਾ ਹੋਤ ਸੁਨੇ ਉਪਦੇਸ਼। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਹੈ, ਬੰਦ ਨਾ ਹੋਤ ਸੁਨੇ ਉਪਦੇਸ਼। ਗੁਰੂ ਅੰਗਦ ਸਾਹਿਬ ਜੀ ਦਾ ਵਕਾਰ ਬਿੰਦ ਤੋਂ ਉਪਦੇਸ਼ ਸੁਣਿਆ ਹੋਇਆ ਜਿਹੜਾ ਕੋਈ ਸੁਣ ਲੇ ਸ਼ਰਧਾ ਭਾਵਨਾ ਨਾਲ, ਬੰਦ ਨਾ ਹੋਤ, ਕਹਿੰਦੇ ਉਹਨੂੰ ਕਿਸੇ ਤਰ੍ਹਾਂ ਦੀ ਬੰਦਗੀ ਰੋਕ ਟੋਕ ਨਹੀਂ ਹੁੰਦੀ ਹੈ, ਜਿੱਧਰ ਮਰਜ਼ੀ ਚਲਾ ਜਾਏ, ਜੇ ਜਾਈਏ ਤਾਂ ਸਹੇਲੇ ਕਰ ਕਿਰਪਾ ਪਰਮ ਵੇਲੇ, ਜਿਵੇਂ ਲਿਖਿਆ ਹੈ, ਉਹਨੂੰ ਕਿਸੇ ਪਾਸੇ ਵੀ ਉਹ ਰੋਕ ਟੋਕ ਨਹੀਂ ਹੁੰਦੀ। ਜਾਂ ਬੰਦ ਨਾ ਬੰਦ ਨਾ ਬੰਦੀ ਖਾਨੇ ਦਾ, ਕੈਦ ਦਾ ਹੁੰਦਾ, ਜੇਲ੍ਹ ਦਾ ਹੁੰਦਾ ਹੈ। ਜਿਹੜਾ ਗੁਰੂ ਅੰਗਦ ਸਾਹਿਬ ਦੀ ਚਰਨ ਛਰਨ ਵਿੱਚ ਆ ਕੇ ਉਪਦੇਸ਼ ਸੁਣ ਲਵੇ, ਉਪਦੇਸ਼ ਲੈ ਲਏ ਇੱਕ ਵਾਰੀ, ਉਹਨੂੰ ਜਿਹੜਾ 84 ਲੱਖ ਜੂਨ ਦੀ ਬੰਦੀ ਖਾਨਾ ਹੈ, ਜੇਲ੍ਹ ਖਾਨਾ ਹੈ, ਇਹ ਨਹੀਂ ਹੁੰਦਾ ਹੈ। 84 ਲੱਖ ਜੂਨ ਜੇਲ੍ਹ ਵਿੱਚ ਨਹੀਂ ਉਹ ਪੈਂਦਾ ਹੈ, ਜਾਂ ਇਸੇ ਤਰ੍ਹਾਂ ਜਿਹੜਾ ਉਪਦੇਸ਼ ਲੈ ਲਏ ਉਹਨੂੰ ਜਨਮ ਮਨ ਦਾ ਜਿਹੜਾ ਬੰਧ ਕੀ ਹੈ ਬੰਧਨ ਹੈ ਉਹ ਨਹੀਂ ਹੁੰਦਾ, ਉਹ ਜਮਨ ਮਨ ਦੇ ਬੰਧਨ ਵਿੱਚ ਨਹੀਂ ਪੈਂਦਾ ਹੈ, ਬੰਦ ਨਹੀਂ ਹੁੰਦਾ ਹੈ, ਕਿਤੇ ਜਮਦਾ ਨਹੀਂ ਮਰਦਾ ਨਹੀਂ, ਅਮਰ ਅਵਨਾਸ਼ੀ ਹੋ ਜਾਂਦਾ ਹੈ। ਜਿਸ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਵਸ ਜਾਏ ਉਸਨੂੰ ਤਾਂ ਅਭਿਨੰਦਨ ਕੀ ਆਨੰਦੀ ਕਰ ਦਿੰਦੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ। ਨੰਦਨ ਫੇਰ ਸੋ ਛੰਦ ਬਿਲੰਦ। ਇਸ ਕਰਕੇ ਗੁਰਸਿੱਖੋ, ਜੋ ਬਾਬਾ ਫੇਰੂ ਜੀ ਦੇ ਨੰਦਨ ਕੇ ਸਪੁੱਤਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੈ, ਉਹ ਕਹਿੰਦੇ ਸੁਤੰਤਰ ਅਤੇ ਬੁਲੰਦ ਬੜੇ ਮਹਾਨ ਉੱਚੇ ਸੁੱਚੇ ਹਨ। ਬਹੁਤ ਉੱਚੇ ਸੁੱਚੇ ਤੇ ਮਹਾਨ ਸੁਤੰਤਰ ਆਜ਼ਾਦ ਹੈ, ਪਰਾਧੀਨ ਨਹੀਂ ਹੈ। ਵਿਲੋਚਨ ਸੁੰਦਰਤਾ ਅਰਬਿੰਦਨ। ਇਸ ਤਰ੍ਹਾਂ ਉਹਨਾਂ ਦੇ ਕਵਲਾਂ ਦੀ ਜਿਹੜੀ ਨੇਤਰਾਂ ਦੀ ਸੁੰਦਰਤਾ ਹੈ ਨਾ, ਉਹ ਅਰਬਿੰਦ ਨਾ ਕਹਿੰਦੇ ਕਵਲ ਫੁੱਲ ਨਹੀਂ ਕਰ ਸਕਦਾ ਹੈ। ਆਮ ਜਿਹੜੇ ਨੇਤਰਾਂ ਦੀ ਸੁੰਦਰਤਾ ਤਸਵੀਰ ਦਿੱਤੀ ਜਾਂਦੀ ਕਵਲ ਫੁੱਲ ਦੀ, ਫਲਾਨੇ ਦੇ ਕਵਲ ਵਰਗੇ ਨੇਤਰ ਹੈ। ਗੁਰੂ ਅੰਗਦ ਸਾਹਿਬ ਜੀ ਦੇ ਜਿਹੜੀ ਨੇਤਰਾਂ ਦੀ ਸੁੰਦਰਤਾ ਕਵਲ ਫੁੱਲ ਨਹੀਂ ਕਰ ਸਕਦਾ, ਕਿਉਂਕਿ ਕਵਲ ਫੁੱਲ ਤਾਂ ਰਾਤ ਨੂੰ ਬੰਦ ਹੋ ਜਾਂਦਾ ਹੈ। ਗੁਰੂ ਕੇ ਜਿਹੜੇ ਨੇਤਰ ਦਿਨ ਰਾਤ ਕਹਿੰਦੇ ਖੁੱਲ੍ਹੇ ਹੈ, ਜਿੱਥੇ ਕਿੱਥੇ ਉੱਥੇ ਨਜ਼ਰਸਾਨੀ ਕਰ ਰਹੇ ਹੈ, ਦੇਖ ਰਹੇ ਹਜ਼ਾਰਾਂ ਮੀਲਾਂ 'ਤੇ ਵੀ ਤੱਕ ਰਿਹਾ ਵੀ ਇੱਥੇ ਆ ਔਖਾ ਹੈ, ਇਹਨੂੰ ਸਭ ਉੱਥੇ ਉਹ ਦੇਖ ਦੇਖ ਕੇ ਉਹਨਾਂ ਦੇ ਦੁੱਖ ਕਲੇਸ਼ ਨਾਸ਼ ਕਰੀ ਜਾਂਦੇ ਹੈ। ਬਾਕੀ ਉਹ ਕਵਲ ਫਲ ਕਿਉਂ ਨਹੀਂ ਹੈ ਨੇਤਰਾਂ ਦੀ ਸੁੰਦਰਤਾ ਵੀ, ਇੱਥੇ ਤਾਂ ਦਰਸ਼ ਜਿੱਧਰ ਮਾਰੇ ਅਮੋ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲਮ ਮਲ। ਕਵਲ ਫਲ ਪਾਪ ਥੋੜ੍ਹਾ ਨਾਸ਼ ਕਰਦਾ, ਮੈਟ ਥੋੜ੍ਹਾ ਕਰਦਾ ਹੈ। ਜਿੱਧਰ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਮਿਹਰ ਭਰੀ ਨਿਗਾਹ ਨਾਲ ਅੱਖਾਂ ਨਾਲ ਵੇਖਦੇ ਸੀ, ਘੋੜੀਆਂ ਦੇ ਕੂੜ ਦੂਰ ਕਹਿੰਦੇ, ਰੋਗੀਆਂ ਦੇ ਰੋਗ ਦੂਰ ਕਰ ਦਿੰਦੇ ਸੀ, ਜਿਹਨੂੰ ਚੱਕ ਕੇ ਲਿਆਉਂਦੇ ਸੀ ਅੰਬਾਜ ਨਾਲ ਛਾਲਾਂ ਮਾਰਦਾ ਚਲਿਆ ਜਾਂਦਾ ਸੀ। ਇਸ ਕਰਕੇ ਕਵਲਾਂ ਦੀ ਜਿਹੜੀ ਨੇਤਰਾਂ ਦੀ ਜਿਹੜੀ ਸੁੰਦਰਤਾ ਕਵਲ ਫੁੱਲ ਨਹੀਂ ਕਰ ਸਕਦਾ ਹੈ। ਬਿੰਦ ਨਾ ਮੰਦ ਬਿਕਾਰ ਰਹੇ ਤਮ। ਬਿੰਦ ਨਾ ਮੰਦ ਬਿਕਾਰ ਰਹੇ, ਬਿੰਦ ਮਾਤਰ ਵੀ, ਭੋਰਾ ਮਾਤਰ ਵੀ, ਰਥਾ ਮਾਤਰ ਵੀ, ਲੇਸ਼ ਮਾਤਰ ਵੀ, ਜਿਹੜੇ ਭੈੜੇ ਵਿਕਾਰ ਹੈ ਉਹ ਮਨ ਵਿੱਚ ਨਹੀਂ ਰਹਿੰਦੇ ਹਨ। ਜਿਹੜਾ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਇੱਕ ਵਾਰੀ ਉਪਦੇਸ਼ ਸੁਣ ਲਵੇ, ਉਪਦੇਸ਼ ਲੈ ਲਵੇ, ਤਮ ਬ੍ਰਿੰਦ ਦਿਨਿੰਦ ਮਨਿੰਦ ਨਿਕੰਦਨ। ਤਮ ਜਿਹੜਾ ਹਨੇਰਾ ਬ੍ਰਿੰਦ ਕੀ ਇਹ ਸਮੂਹ, ਗਿਆਨ ਦਾ ਹਨੇਰਾ ਜੋ ਸਮੂਹ ਨੂੰ ਨਾਸ਼ ਕਰਨ ਵਾਸਤੇ ਦਿਨਿੰਦ ਮਨਿੰਦ ਨਿਕੰਦਨ, ਉਹ ਦਿਨ ਦਾ ਇੰਦ ਸੂਰਜ, ਮਨਨ ਦਾ ਅਰਥ ਸਦਰਸ ਬਰਾਬਰ, ਨਿਖੰਧਨ ਦਾ ਅਰਥ ਵਿਸ਼ੇਸ਼ ਕਰਕੇ ਕੱਟਣਾ, ਨਾਸ਼ ਕਰ ਦੇਣਾ। ਜਿਹੜਾ ਸਮੂਹ ਗਿਆਨ ਦਾ ਹਨੇਰਾ ਉਹਨੂੰ ਸੂਰਜ ਦੇ ਤਰਫ ਸਤਿਗੁਰੂ ਸਾਹਿਬ ਜੀ ਕੱਟ ਦਿੰਦੇ ਹੈ। ਕੰਧ ਆਨੰਦ ਮੁਕੰਦ ਭਜੋ। ਇਸ ਕਰਕੇ ਜੋ ਆਨੰਦੇ ਕੰਧ ਕੀ ਹੈ ਬੱਦਲ ਹਨ, ਆਨੰਦੇ ਮੂਲ ਹਨ, ਮੁੱਢ ਹਨ ਤੇ ਮੁਕਤੀ ਦਾਤਾ ਹਨ, ਉਹਨਾਂ ਨੂੰ ਮੈਂ ਭਜੋ ਕੀ ਇਹ ਚੇਤੇ ਕਰਦਾ ਹਾਂ। ਗੁਰ ਅੰਗਦ ਚੰਦ ਸਦਾ ਪਰ ਬੰਦਨ। ਜੋ ਗੁਰੂ ਅੰਗਦ ਦੇ ਮਹਾਰਾਜ ਚੰਦਰਮਾ ਸਰੀਖੇ ਸ਼ਾਨ ਸਰੂਪ ਹੈ ਤੇ ਸਦਾ ਹੀ ਨਮਸਕਾਰ ਕਰਦਾ ਹਾਂ। ਛਪੈ ਅਮਰ ਅਲੰਬ ਕਰ ਜਾਹਿ ਸਮਰ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀ ਮਹਿਮਾ ਕਰ ਰਹੇ ਆ ਕਵੀ ਜੀ। ਅਮਰ ਅਲੰਬ ਕਰ ਜਾਹੇ, ਅਮਰ ਨਾ ਦੇਵਤਿਆਂ ਦਾ ਹੈ ਵੀ, ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੈ, ਜਿਸ ਕਰਕੇ ਗੁਰੂ ਅਮਰਦੇਵ ਮਹਾਰਾਜ ਜੀ ਦੀ ਅਮਰਦੇਵ ਤੇ ਵੀ ਕੀ ਆਸਰਾ, ਵੋਟ ਆਸਰਾ ਲੈਣਾ ਕਰਦੇ ਹਨ। ਜੈ ਪਾਵਹਿ ਅਰ ਹਰ। ਜਿੰਨੇ ਕਹਿੰਦੇ ਅਰ ਦੈਂਤਾ ਰੂਪੀ ਬੈਰੀ ਹਨ, ਉਹਨਾਂ ਨੂੰ ਹਰ ਕੇ ਮਾਰ ਕੇ ਸਮਰ ਕੇ ਜੰਗ ਦੇ ਵਿੱਚ ਦੇਵ ਜੈ ਪਾਵਹਿ ਫਤਿਹ ਪਾਉਂਦੇ ਹਨ। ਭਾਵ ਆਹ ਮਨੁੱਖਾਂ ਦੀ ਗੱਲ ਤਾਂ ਕੀ ਹੈ, ਦੇਵ ਤੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਆਸਰਾ ਲੈ ਕੇ ਦੇ ਤਰ ਬੈਰੀਆਂ ਤੇ ਫਤਿਹ ਪਾਉਂਦੇ ਹਨ। ਹਰ ਨਿਤ ਲਾਵਹਿ ਧਿਆਨ, ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜਾ ਧਿਆਨ ਆ ਉਹ ਕਹਿੰਦੇ ਹਮੇਸ਼ਾ ਹਰ ਕੀ ਸ਼ਿਵਜੀ ਵੀ ਲਾਉਂਦਾ ਹੈ। ਜਦੋਂ ਕੀਲੀ ਸਾਹਿਬ ਨਾਲ ਹੱਥ ਜਾ ਖੜਿਆ ਕਰਕੇ ਰੱਖ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਵਿੱਚ ਸਥਿਤ ਹੋ ਜਾਂਦੇ, ਉਹ ਸਮਾਧੀ ਨੂੰ ਦੇਖ ਕੇ ਸ਼ਿਵਜੀ ਵੀ ਧਿਆਨ ਲਾਉਂਦਾ ਹੈ। ਇਹ ਧੰਨ ਹੈ, ਗੁਰੂ ਅਮਰਦਾਸ ਸਾਹਿਬ 100 ਸਾਲ ਦੀ ਉਮਰ ਤੋਂ ਉੱਪਰ ਹੈ ਤੇ ਫਿਰ ਵੀ ਕੀਲੀ ਦਾ ਸਹਾਰਾ ਲਾ ਕੇ ਐਨ ਧਿਆਨ ਵਿੱਚ ਮਸਤ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਿਵਜੀ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਕਰਦਾ ਹੈ। ਗਿਆਨ ਪਾਵਹਿ ਮਨ ਉਰ ਧਰ, ਜੋ ਮਨੀ ਸ਼ਲੋਕ ਹੈ ਮੰਨਣ ਨਸੀਲ ਪੁਰਸ਼ ਹੈ, ਉਹ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਹਿਰਦੇ ਵਿੱਚ ਧਰ ਕੇ ਬ੍ਰਹਮ ਗਿਆਨ ਪਾਉਂਦੇ ਹਨ। ਧਰਨ ਭਜਨ ਵਿਦ ਤਾਏ, ਧਰਤੀ ਤੇ ਜਿਹੜਾ ਭਜਨ ਸਿਮਰਨ ਕਰਨਾ ਹੈ ਵਿਦ ਤਾਏ ਕੀ ਪ੍ਰਗਟ ਕੀਤਾ। ਸਬਦ ਮਹਿ ਵਿਆਪਿਓ ਸੰਸਾਰ, ਜਿਹੜਾ ਭਜਨ ਧਰਤੀ ਤੇ ਕਰਨਾ ਪ੍ਰਗਟ ਕੀਤਾ, ਸਬਦ ਮਹਿ ਵਿਆਪਿਓ ਸੰਸਾਰ, ਜਿਹੜਾ ਸਾਰਿਆਂ ਦੇ ਵਿੱਚ ਇੱਕ ਸਮਾਨ ਵਾਹਿਗੁਰੂ ਵਿਆਪਿਆ ਹੋਇਆ ਹੈ, ਉਹਦਾ ਧਰਤੀ ਤੇ ਭਜਨ ਕਰਨਾ ਪ੍ਰਗਟ ਕੀਤਾ। ਉਹ ਕਿਵੇਂ ਭਜਨ ਕਰਨਾ ਪ੍ਰਗਟ ਕੀਤਾ, 100 ਸਾਲ ਦੀ ਉਮਰ ਉੱਪਰ ਸੀ ਤੇ ਫਿਰ ਵੀ ਚੁਬਾਰਾ ਸਾਹਿਬ ਜਿੱਥੇ ਅਕੀਲੀ ਸਾਹਿਬ ਅਸਥਾਨ ਬਣਿਆ ਉਹਦਾ ਸਹਾਰਾ ਲੈ ਕੇ ਗੁਰੂ ਮਹਾਰਾਜ ਭਜਨ ਕਰੀ ਜਾਂਦੇ ਤੇ ਉੱਥੇ ਖੜੇ ਹੀ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ। ਯਾਨੀ ਇੰਨਾ ਭਜਨ ਸੇਵਨ ਕਰਦੇ ਵੀ ਸਭਾ ਵਿੱਚ ਘੱਟ ਆਉਂਦੇ, ਬਸ ਉੱਥੇ ਖੜਿਆ ਖੜਾ ਜੋ ਕੁਛ ਕਹਿਣਾ ਕਹਿ ਦਿੰਦੇ। ਧਰਤੀ ਦੇ ਵੀ ਭਜਨ ਕੀ ਕਹਿੰਦੇ ਤਾਂ ਬੁੱਢੇ ਹੋ ਕੇ ਸਾਥੋਂ ਨਹੀਂ ਕੁਛ ਹੁੰਦਾ ਹੈ ਤੇ ਗੁਰੂ ਮਹਾਰਾਜ ਨੇ ਉਹ 100 ਸਾਲ ਦੀ ਉਮਰ ਤੋਂ ਉੱਪਰ ਹੋ ਕੇ ਭਜਨ ਕਰਨਾ ਧਰਤੀ ਤੇ ਦਿਖਾਇਆ ਵੀ ਹੋ ਸਕਦਾ, ਬਾਕੀ ਹਾਏ ਹਾਏ ਵੀ ਕਰੀ ਜਾਂਦੇ ਹਾਂ, ਉਹਦੇ ਥਾਂ ਤੇ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ। ਬੁੱਢੇ ਹੋ ਕੇ ਜਕੜ ਕਿੰਨੇ ਮਾਰਦੇ ਉਹ ਬੰਦ ਹੋ ਜਾਂਦੇ ਸਾਡੇ, ਇਹ ਜੇ ਜਕਣ ਮਾਰ ਸਕਦੇ ਬੁੱਢੇ ਹੋ ਕੇ ਔਖੇ ਹੋ ਕੇ ਹਾਏ ਹਾਏ ਕਰ ਸਕਦੇ, ਉਹਦੇ ਥਾਂ ਅਸੀਂ ਵਾਹਿਗੁਰੂ ਵਾਹਿਗੁਰੂ ਵੀ ਕਹਿ ਸਕਦੇ ਹਾਂ। ਕਿਉਂ ਬਿਰਧ ਅਵਸਥਾ ਵਿੱਚ ਹੋ ਕੇ ਕੀਲੀ ਫੜ ਕੇ ਵਾਹਿਗੁਰੂ ਦਾ ਜਿਹੜਾ ਭਜਨ ਕਰਨਾ ਮਹਾਰਾਜ ਨੇ ਕਹਿੰਦੇ ਸੰਸਾਰ ਵਿੱਚ ਪ੍ਰਗਟ ਕੀਤਾ ਵੀ ਤਕੜੇ ਹੋ ਕੇ ਤੁਸੀਂ ਭਜਨ ਕਰੋ, ਧਾਰੇਗਾ ਉਹ ਤੁਹਾਨੂੰ ਸੁੱਖ ਦੇਵੇਗਾ। ਧਰਤੀ ਤੇ ਭਜਨ ਕਰਨਾ ਪ੍ਰਗਟ ਕੀਤਾ, ਉਹ ਵੀ ਬੋਲੀ ਸਾਹਿਬ ਦੀ ਰਚਨਾ ਕਰ ਦਿੱਤੀ, ਫਿਰ ਵਚਨ ਕਰ ਦਿੱਤੇ ਵੀ ਇੱਕ ਇੱਕ ਪੌੜੀ ਤੇ ਜਿਹੜਾ ਇਸ਼ਨਾਨ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ ਉਹਦੀ 1,00,000 ਜੂਨੀ ਕੱਟੀ ਜਾਏਗੀ। ਜੇ 84 ਵਾਰੀ ਇਸ਼ਨਾਨ ਕਰਕੇ 84 ਪੌੜੀਆਂ ਤੇ ਕਰ ਲਏਗਾ ਉਹਦਾ ਇਹ ਭਜਨ ਕੀਤਾ ਜਪਜੀ ਸਾਹਿਬ ਦਾ 84 ਕੱਟ ਦੇਵੇਗਾ। ਫਿਰ ਸੰਤ ਸਾਹਿਬ ਗੁਰਦੁਆਰੇ ਤੇ ਭਜਨ ਕਰਨਾ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਇਹਦੇ ਵਿੱਚ ਜੀ ਲੰਘ ਜਾਏਗਾ ਉਹਦਾ ਵੀ 84 ਗੁਣ ਮਿਟ ਜਾਏਗਾ। ਵੀ ਇਹ ਪਰਮੇਸ਼ਰ ਦੇ ਭਜਨ ਸੇਵਨ ਦਾ ਫਲ ਦੱਸਿਆ। ਧਰਤੀ ਤੇ ਉਹਨਾਂ ਨੇ ਜਿਹੜਾ ਸਾਰੇ ਵਿਆਪਿਆ ਉਹਦਾ ਭਜਨ ਕਰਨਾ ਪ੍ਰਗਟ ਕੀਤਾ, ਭਜਨ ਕਰਾਇਆ, ਜਪ ਤੱਕ ਕਰਾਇਆ ਸਭ ਨੂੰ। ਜਿਹੜੇ ਕੋਈ ਦਾਸ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਆ ਜਾਂਦੇ ਆ, ਭਾਵੇਂ ਪ੍ਰੇਮੇ ਕੁਸ਼ਟੀ ਵਰਗੇ ਆ ਜਾਂਦੇ ਆ, ਉਹ ਮੁਕਤੀ ਲੈ ਲੈਂਦੇ ਆ, ਦੁੱਖਾਂ ਤੋਂ ਵੀ ਉਹ ਗੱਤ ਕੀਏ ਛੁਟਕਾਰਾ ਲੈ ਲੈਂਦੇ ਹਨ।